ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਅੰਗਦ ਕੀ ਸੁਤਾ, ਬੀਬੀ ਅਮਰੋ ਨਾਮ, ਭਗਤ ਧਾਰ ਬਾਪ ਆਪਣ, ਉਪਜੀ ਸਤਿਗੁਰ ਧਾਮ। ਸ੍ਰੀ ਗੁਰ ਅੰਗਦ ਕੀ ਸੁਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਦੀ ਕਿਰਪਾ ਨਾਲ ਜੋ ਇਹ ਗੁਰੂ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਸੁਣਦੇ ਹਾਂ, ਅੱਜ ਵੀ ਗੁਰੂ ਮਹਾਰਾਜ ਦੀ ਪਰਮੇਸ਼ਰ ਦੀ ਕਿਰਪਾ ਨਾਲ ਸੰਗਤ ਰੂਪ ਜੁੜ ਕੇ ਇਤਿਹਾਸ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਸਰੂਪ ਦੇ ਦਰਸ਼ਨ ਕਰਦਾਰ ਕਰਦਿਆਂ ਹੋਇਆਂ ਚਰਨ ਛਰਨ ਵਿੱਚ ਸਜ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੀਸਰੇ ਸਰੂਪ ਦੇ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਜੀ ਦੀ ਮਹਾਨ ਸੇਵਾ ਕੀਤੀ, ਉਹ ਤੀਸਰੇ ਜਾਮੇ ਦੀ ਭਾਵ ਗੁਰੂ ਅਮਰਦਾਸ ਸਾਹਿਬ ਜੀ ਦੀ ਮੁੱਢਲੀ ਜਿਹੜੀ ਕਥਾ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤੀ ਸੀ। ਆਪ ਜੀ ਦਾ ਅਵਤਾਰ ਧਾਰਨ ਵਾਲਾ ਨਗਰ ਵੱਸ ਸਿਰ ਕੇ ਸੀ। ਤੇਜ ਭਾਨ ਬਾਬਾ ਜੀ ਦੇ ਆਪ ਵੱਡੇ ਸਪੁੱਤਰ ਸਨ ਅਤੇ ਤਿੰਨ ਇਹਨਾਂ ਦੇ ਭਰਾ ਹੋਰ ਵੀ ਸਨ, ਕਿਸ਼ਰਦਾਸ ਜੀ, ਇਸ ਤਰ੍ਹਾਂ ਕਲਿਆਣ ਚੰਦ ਜੀ, ਖੇਮ ਚੰਦ ਜੀ। ਅਤੇ ਸਮੇਂ ਅਨੁਸਾਰ ਚੌਹਾਂ ਦੀ ਸ਼ਾਦੀ ਕਰ ਦਿੱਤੀ ਗਈ। ਤੇਜ ਭਾਨ ਜੀ ਨੂੰਹਾਂ ਅਤੇ ਅੱਗੇ ਪੋਤਰਿਆਂ ਵਾਲੇ ਹੋ ਗਏ ਅਤੇ ਆਪਣੇ ਪੁੱਤਰਾਂ ਨੂੰ ਵੱਖਰੇ ਵੱਖਰੇ ਕਰ ਦਿੱਤਾ ਹੈ। ਗੁਰੂ ਅਮਰਦਾਸ ਸਾਹਿਬ ਜੀ ਕੁਝ ਵੱਡੀ ਉਮਰ ਹੋਇਆਂ ਦੇਖ ਕੇ, ਕਿਉਂਕਿ ਆਪ ਬਾਕੀ ਭਰਾਵਾਂ ਨਾਲ ਵੱਡੀ ਉਮਰ ਦੇ ਸਨ, ਖਿਆਲ ਆਇਆ ਹੈ ਕਿ ਚਲੋ ਚੰਗੇ ਕਰਤੱਬ ਕਰਕੇ ਚੰਗਾ ਗੁਜ਼ਾਰਾ ਤਾਂ ਚੱਲ ਹੀ ਰਿਹਾ, ਫਿਰਿਆਂ ਫਿਰਦਿਆਂ ਲਾਭ ਹੋ ਜਾਂਦਾ ਹੈ, ਪਰ ਲੋਕ ਸਵਾਰਨ ਲਈ ਕੋਈ ਸ਼ੁਭ ਕਰਮ ਕਰੀਏ, ਪੂਰਾ ਗੁਰੂ ਧਾਰੀਏ, ਜਿਸ ਕਰਕੇ ਕਲਿਆਣ ਹੋਵੇ, ਪੂਰੇ ਗੁਰੂ ਦੀ ਢੂੰਡ ਵਿੱਚ ਫਿਰੇ। ਮਨ ਵਿੱਚ ਧਾਰ ਲਈ ਹੈ ਵੀ ਜਿਹੜਾ ਸਭ ਤੋਂ ਹਿੰਦੂਆਂ ਦਾ ਧਰਮ ਅਸਥਾਨ ਹਰਿਦੁਆਰ ਹੀ ਹੈ, ਵੀ ਗੰਗਾ 'ਤੇ ਜਾਇਆ ਕਰੀਏ, ਉੱਥੇ ਪੂਰੇ ਗੁਰੂ ਦੀ ਕਨਸੋ ਪਏਗੀ, ਉਪਦੇਸ਼ ਲੈ ਲਵਾਂਗੇ, ਪਰ ਲੋਕ ਸੁਧਰ ਜਾਏਗਾ। ਇਸ ਤਰ੍ਹਾਂ ਆਪ ਜੀ ਨੇ 6 ਮਹੀਨੇ ਤੋਂ ਬਾਅਦ ਉੱਥੇ ਜਾਣ ਦਾ ਪ੍ਰਣ ਧਾਰ ਲਿਆ ਹੈ। ਸਾਲ ਵਿੱਚ 2 ਵਾਰੀ ਆਪ ਉੱਥੇ ਯਾਤਰਾ ਕਰੇ ਆਉਂਦੇ। ਜਦੋਂ 20ਵੀਂ ਵਾਰ ਗਏ, ਇਸ ਤਰ੍ਹਾਂ ਵਾਪਸ ਪਰਤ ਰਹੇ ਸਨ, ਮੇੜਾ ਗ੍ਰਾਮ, ਇੱਥੇ ਇੱਕ ਪੰਡਿਤ ਦੁਰਗਾਦਾਸ ਰਹਿੰਦਾ ਸੀ, ਜੋ ਜੋਤਿਸ਼ ਅਤੇ ਸਮੁੰਦਰੀ ਸ਼ਾਸਤਰ ਹਸਰੇਖਾ ਗਿਆਨ ਪੁਸਤਕ ਪੜ੍ਹਿਆ ਹੋਇਆ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਕਵਲ ਦਾ ਚਿੰਨ੍ਹ ਜਾਂ ਰੇਖ ਦੇਖ ਕੇ ਇਹ ਬਹੁਤ ਪ੍ਰਸੰਨ ਹੋਇਆ, ਫਿਰ ਅਚਰਜ ਵੀ ਹੋਇਆ ਹੈ ਵੀ ਇਹ ਤਾਂ ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਰੇਖ ਹੁੰਦੀ ਹੈ ਜਾਂ ਚੱਕਰਵਰਤੀ ਪਾਤਸ਼ਾਹ ਦੇ, ਇਹ ਦੋਹਾਂ ਤੋਂ ਬਗੈਰ ਮਹਾਨ ਰੇਖਾ ਇਹ ਚਿੰਨ੍ਹ ਨਹੀਂ ਹੁੰਦਾ ਹੈ। ਪਹਿਲਾਂ ਤਾਂ ਦੂਰ ਸੀ, ਫਿਰ ਨੇੜੇ ਆ ਕੇ ਬੈਠ ਕੇ ਦੇਖਣ ਲੱਗ ਗਿਆ ਹੈ। ਇੰਨੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਜਾਗ ਪਏ, ਕਹਿਣ ਲੱਗੇ ਵੀ ਸ਼ਾਬਾਸ਼, ਤੂੰ ਆਏ ਗਏ ਯਾਤਰਾਵਾਂ ਦੀ ਸੇਵਾ ਕਰ ਲੈ, ਕੁਝ ਮਾਇਆ ਲੈ ਲੈ। ਕਹਿਣ ਲੱਗੇ ਜੀ ਹੁਣ ਨਹੀਂ ਲੈਣੀ, ਜਦੋਂ ਤੁਸੀਂ ਕਿਤੇ ਮਹਾਨ ਤੋਂ ਮਹਾਨ ਹੋ ਗਏ ਫਿਰ ਯਾਦ ਰੱਖਣਾ, ਫਿਰ ਮੂੰਹ ਮੰਗਿਆ ਦੇਣਾ। ਗੁਰੂ ਮਹਾਰਾਜ ਕਹਿੰਦੇ ਵੀ ਤੈਨੂੰ ਕਿਵੇਂ ਪਤਾ ਵੀ ਅਸੀਂ ਮਹਾਨ ਬਣਨਾ? ਕਹਿਣ ਲੱਗਾ ਜੀ ਤੁਹਾਡੇ ਚਰਨ ਵਿੱਚ ਇੱਕ ਐਸੀ ਇੱਕ ਅਵਲ ਦੀ ਰੇਖਾ ਹੈ, ਤਾਂ ਅਵਤਾਰੀ ਪੁਰਸ਼ਾਂ ਦੇ ਹੁੰਦੀ ਹੈ, ਆਮ ਨਹੀਂ। ਮੈਂ ਸਮੁੰਦਰੀ ਸ਼ਾਸਤਰ ਪੜ੍ਹਿਆ ਹੋਇਆ ਜਿਹਦੇ ਵਿੱਚ ਲਿਖਿਆ ਵੀ ਇਹ ਰੇਖਾ ਜਿਹੜੀ ਕਮਲ ਦੀ ਹੈ ਉਹ ਦੋ ਪੁਰਸ਼ਾਂ ਦੇ ਹੁੰਦੀ, ਇੱਕ ਤਾਂ ਭਗਵਾਨ ਦੇ, ਦੂਜਾ ਚੱਕਰਵਰਤੀ ਪਾਤਸ਼ਾਹ ਦੇ। ਤੁਹਾਡੇ ਚਰਨਾਂ ਵਿੱਚ ਹੈ, ਇਸ ਕਰਕੇ ਤੁਹਾਨੂੰ ਇਹਦਾ ਫਲ ਜ਼ਰੂਰ ਜ਼ਿੰਦਗੀ ਵਿੱਚ ਹਾਸਲ, ਤੁਸੀਂ ਮਹਾਨ ਤੋਂ ਮਹਾਨ ਹੋਵੋਗੇ ਹੀ। ਫਿਰ ਜਿਹੜਾ ਮੈਂ ਮੰਗਾਂ ਮਾਰਾ ਯਾਦ ਰੱਖਣਾ ਅਤੇ ਦੇ ਦੇਣਾ। ਵਾਰਾ ਪ੍ਰਸੰਨ ਹੋਵੇ, ਕਹਿੰਦੇ ਵੀ ਚੰਗਾ ਤੇਰਾ ਸਫਲ ਬਾਕ ਹੋਵੇ। ਕਿਉਂ ਜਦੋਂ ਵਾਪਸ ਪਰਤ ਰਹੇ ਉੱਥੋਂ, ਰਸਤੇ ਵਿੱਚ ਇੱਕ ਬ੍ਰਹਮਚਾਰੀ ਮਿਲ ਗਿਆ, ਉਹਦੇ ਨਾਲ ਮਨ ਮਿਲ ਗਿਆ ਹੈ, ਵਿਚਾਰ ਵਟਾਂਦਾ ਕਰਦੇ ਹੋ, ਵਿਦਵਾਨ ਸੀ, ਸਿਆਣਾ ਸੀ, ਬ੍ਰਹਮ ਵਿਚਾਰਾਂ ਸੁਣਦੇ ਅਤੇ ਘਰ ਵਿੱਚ ਆ ਗਏ ਨਾਲ ਹੀ ਲੈ ਕੇ ਭੋਜਨ ਪ੍ਰਸ਼ਾਦਾ ਛਕ ਛਕਾ ਕੇ। ਜਦੋਂ ਰਾਤ ਨੂੰ ਕੋਠੇ ਉੱਪਰ ਮੰਜੇ ਡਾਹ ਕੇ ਬੈਠੇ ਨੇ, ਫਿਰ ਕੋਈ ਗੱਲਬਾਤ ਜੀ ਕਰਨ ਲੱਗ ਪਏ। ਉਹ ਬ੍ਰਹਮਚਾਰੀ ਸਾਧੂ ਨੇ ਸੱਤੇ ਸਿੱਧੀ ਪੁੱਛ ਲਿਆ ਗੱਲ ਕਰਦਿਆਂ ਕਰਦਿਆਂ ਵੀ ਤੁਹਾਡੇ ਗੁਰੂ ਕੌਣ ਹੈ, ਕਿਹਨਾਂ ਤੋਂ ਤੁਸੀਂ ਦੀਕਸ਼ਾ ਗੁਰਮੰਤਰ ਲਿਆ ਹੈ? ਇਹਨਾਂ ਨੇ ਕਹਿ ਦਿੱਤਾ ਹੈ ਬ੍ਰਹਮਚਾਰੀ ਜੀ ਪੂਰੇ ਗੁਰੂ ਮਿਲੇ ਨਹੀਂ ਹੈ, ਇਸ ਕਰਕੇ ਜੀ ਮੰਤਰ ਲਿਆ ਨਹੀਂ ਹੈ, ਕਿਉਂਕਿ ਅਧੂਰੀਏ ਰਾਹੀਂ ਕਲਿਆਣ ਨਹੀਂ ਹੁੰਦੀ ਹੈ, ਪੂਰਾ ਕਿ ਸਾਨੂੰ ਮਿਲਿਆ ਨਹੀਂ, ਦਿਸਿਆ ਨਹੀਂ ਹੈ, ਟੁੰਡ ਵਿੱਚ ਹਾਂ, ਜੇ ਔਖਾ ਹੋ ਗਿਆ ਹੈ ਵੀ ਹੁਣ ਤੱਕ ਤੁਸੀਂ ਇਹ ਗੁਰੂ ਤੋਂ ਬਗੈਰ ਹੀ ਤੁਰੇ, ਗੁਰਮੰਤਰ ਲਿਆ ਹੀ ਨਹੀਂ, ਗੁਰੂ ਧਾਰਿਆ ਨਹੀਂ ਹੈ, ਇਹ ਤਾਂ ਤੁਹਾਡੇ ਹੱਥੋਂ ਮੈਂ ਲੈ ਕੇ ਖਾ ਪੀ ਲਿਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਆਂ, ਨੂਰੇ ਦਾ ਤਾਂ ਨਾ ਹੀ ਲੈਣਾ ਬੁਰਾ ਹੁੰਦਾ ਹੈ, ਮੇਰੇ ਤਾਂ ਜਬ ਤੱਕ ਯਾਤਰਾ ਕੀਤੇ ਵਰਤ ਰੱਖੇ ਸਭ ਨਿਸ਼ਫਲ ਚਲੇ ਗਏ। ਗੁੱਸੇ ਹੋ ਕੇ ਰਾਤ ਨਹੀਂ ਇਹ ਪਾਸੇ ਨਿਕਲ ਗਿਆ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੋਂ ਪਛਤਾਵਾ ਕਰ ਰਹੇ ਵੀ ਗੱਲ ਤਾਂ ਠੀਕ ਹੈ ਪਰ ਕਰੀਏ ਕੀ, ਜਦੋਂ ਪੂਰਾ ਗੁਰੂ ਮਿਲਿਆ ਨਹੀਂ ਹੈ ਇਹ ਉਪਦੇਸ਼ ਕਿਤੋਂ ਲਈਏ। ਰਾਤ ਦੇ ਸਮੇਂ ਫਿਰ ਪਛਤਾਵਾ ਕਰ ਰਹੇ, ਪਰਮੇਸ਼ੁਰ ਅੱਗੇ ਬੇਨਤੀਆਂ ਕਰ ਰਹੇ ਕਿ ਮਹਾਰਾਜ ਆਪ ਹੀ ਹੁਣ ਕਿਰਪਾ ਕਰੋ, ਪੂਰੇ ਗੁਰੂ ਨਾਲ ਮਿਲਾਓ, ਜਿਸ ਕਰਕੇ ਮਹਾਰਾਜ ਪਰਲੋਕ ਵਿੱਚ ਮੇਰਾ ਭਲਾ ਹੋ ਜਾਏ। ਹੈ ਤਾਂ ਆਪ ਪੂਰੇ ਗੁਰੂ ਆਪ ਹੀ ਸੀ, ਇਹ ਤਾਂ ਜਿਵੇਂ ਉਹ ਸਵਾਂਗ ਧਾਰ ਕੇ ਨਟ ਸਭ ਕੁਝ ਕਰਦਾ ਕਰਾਉਂਦਾ ਹੈ, ਇਸ ਲਈ ਉਹ ਤੀਸਰੇ ਜਾਮੇ ਵਿੱਚ ਉਹ ਆਪ ਹੀ ਕਰ ਕਰਾ ਰਹੇ ਸਨ ਗੁਰੂ ਨਾਨਕ ਸਾਹਿਬ ਜੀ। ਇਉਂ ਪੂਰੇ ਗੁਰੂ ਦੇ ਲੜ ਲੱਗੀ ਦਾ, ਜੇ ਨਾ ਲੱਗੀਏ ਤੇ ਉਹ ਜਪ ਤਪ ਕੀਤੇ ਜਿਵੇਂ ਬ੍ਰਹਮਚਾਰੀ ਕਹਿੰਦਾ ਵੀ ਨਿਸ਼ਫਲ ਜਾਂਦੇ ਆ ਤੁਹਾਡੇ ਚਲੇ ਜਾਣਗੇ। ਕਈ ਵਾਰੀ ਇਹ ਸਵਾਲ ਹੁੰਦਾ ਵੀ ਅਸੀਂ ਪੁੰਨ ਦਾਨ ਕਰੀ ਜਾਂਦੇ, ਤੀਰਥ ਯਾਤਰਾ ਕਰੀ ਜਾਂਦੇ, ਜਿਲ੍ਹਾ ਅੰਮ੍ਰਿਤ ਛਕਿਆ ਗੁਰੂ ਧਾਰਿਆ ਫਿਰ ਕੀ ਹੋ ਜਾਊ? ਕੱਲ ਇਤਿਹਾਸ ਪੜ੍ਹਿਆ ਬ੍ਰਹਮਚਾਰੀ ਦਾ, ਉਹ ਕਹਿ ਰਿਹਾ ਵੀ ਤੁਹਾਡੇ ਨਗੁਰਿਆਂ ਦੇ ਹੱਥੋਂ ਮੈਂ ਲੈ ਲਿਆ, ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਮੇਰਾ ਤਾਂ ਸਭ ਕੁਛ ਹੀ ਕਰਿਆ ਕਰਾਇਆ, ਨਿਸਫਲ ਹੋ ਗਿਆ। ਇਸ ਕਰਕੇ ਯਾਨੀ ਪੂਰੇ ਗੁਰੂ ਦੀ ਐਡੀ ਵਡਵਡਾਈ ਹੈ, ਜਦੋਂ ਕਿ ਉਹਨਾਂ ਤੋਂ ਗੁਰਮੰਤਰ ਲੈ ਲੈਂਦਾ ਹੈ, ਫਿਰ ਉਹਦਾ ਜਪ ਤਪ ਵੀ ਕੀਤਾ ਸਫਲ, ਜਿਹੜਾ ਉਹਦੇ ਨਾਲ ਮਿਲਦਾ ਜੁਲਦਾ ਉਹਦਾ ਵੀ ਸਭ ਕੁਛ ਕਰਿਆ ਕਰਾਇਆ ਸਫਲ, ਨਹੀਂ ਤਾਂ ਜਿਹਦੇ ਨਾਲ ਬੋਲਦਾ ਚੱਲਦਾ, ਜਿਹਦੇ ਨਾਲ ਛੋਹਦਾ ਹੈ, ਗੱਲ ਕਰਦਾ ਹੈ, ਆਪਣਾ ਤਾਂ ਉਹਦਾ ਨਿਸਫਲ ਜਾਣਾ ਹੈ, ਕੋਲ ਬੈਠਣ ਵਾਲੇ ਦਾ ਵੀ ਜਾਂਦਾ ਹੈ। ਇਸ ਕਰਕੇ ਆਪ ਜੀ ਨੇ ਇਸ ਤਰ੍ਹਾਂ ਤੀਸਰੇ ਜਾਮੇ ਵਿੱਚ ਸਾਰਾ ਕੁਛ ਚੜਾਇਆ। ਉਹ ਪ੍ਰਸੰਗ ਸੁਣਿਆ ਵੀ ਰਾਤ ਨੂੰ ਪਰਮੇਸ਼ਰ ਨੂੰ ਚੇਤੇ ਕਰ ਰਹੇ ਹੈ, ਅਰਦਾਸਾਂ ਕਰ ਰਹੇ ਹੈ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ, ਸੁਪੁੱਤਰੀ ਬੀਬੀ ਅਮਰੋ ਰਾਹੀ ਵੀ ਪੂਰੇ ਗੁਰੂ ਕੌਣ ਨੇ, ਉਹ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਤਖ਼ਤ 'ਤੇ ਬੈਠਣ ਵਾਲੇ ਇਸ ਸਮੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੈ ਉਹ ਪਤਾ ਚੱਲਦਾ ਹੈ, ਅਤੇ ਆਪ ਚਰਨ ਛਰਨ ਚੱਲ ਕੇ ਬੀਬੀ ਰਾਹੀਂ ਖਡੂਰ ਸਾਹਿਬ ਪਹੁੰਚਦੇ ਨੇ, ਅਤੇ ਗੁਰੂ ਅੰਗਦ ਸਾਹਿਬ ਪੂਰੇ ਸਤਿਗੁਰਾਂ ਨੂੰ ਆਪਣਾ ਗੁਰੂ ਧਾਰਦੇ ਨੇ। ਉਹ ਪ੍ਰਸੰਗ ਆਉਂਦਾ ਹੈ, ਆਪਾਂ ਮਨ 'ਚ ਚਲਾ ਕੇ ਸੁਣੀਏ। ਸ੍ਰੀ ਗੁਰ ਅੰਗਦ ਕੀ ਸੁਤਾ। ਇਸ ਵੇਲੇ ਰਾਤ ਨੂੰ ਬਰਾਗ ਵਿੱਚ ਆ ਕੇ ਬਹੁਤ ਔਖਿਆਈ ਮਹਿਸੂਸ ਕਰ ਰਹੇ ਸਨ ਕਿ ਅੰਮ੍ਰਿਤ ਵੇਲਾ ਹੋਇਆ ਹੈ। ਉਸ ਵੇਲੇ ਜੋ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਹੈ ਬੀਬੀ ਅਮਰੋ ਨਾਮ, ਜਿਸਦਾ ਨਾਮ ਬੀਬੀ ਅਮਰੋ ਕਰਕੇ ਪ੍ਰਸਿੱਧ ਹੈ, ਸੀ ਅਮਰ ਕੌਰ ਸੀ ਭਗਤ ਧਾਰ ਬਾਪ ਆਪਨੋ। ਕਵੀ ਜੀ ਕਹਿੰਦੇ ਮਾਨੋ ਜਿਹੜੀ ਵਾਹਿਗੁਰੂ ਦੀ ਭਗਤੀ, ਉਸੇ ਨੇ ਬੀਬੀ ਦਾ ਜਿਹੜਾ ਸਰੂਪ ਹੈ ਧਾਰਨ ਕੀਤਾ, ਸਰੀਰ ਧਾਰਨ ਕੀਤਾ ਹੈ। ਉਪਜੀ ਸਤਿਗੁਰ ਧਾਮ, ਗੁਰੂ ਅੰਗਦ ਸਾਹਿਬ ਜੀ ਦੇ ਘਰ ਦੇ ਜਿਹੜੀ ਬੀਬੀ ਅਮਰੋ ਹੈ, ਨਾਮ ਧਰਾ ਕੇ ਮਾਨੋ ਪਰਮੇਸ਼ਰ ਦੀ ਭਗਤੀ ਹੀ ਪੈਦਾ ਹੋਈ ਹੈ। ਨਿਸ਼ਾਨੀ ਛੰਦ ਅਨਜ ਹੋਤੋ ਸ੍ਰੀ ਅਮਰ ਕੋ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਇੱਕ ਛੋਟੇ ਭਰਾ ਸੀ ਈਸ਼ਰਦਾਸ ਦੇ, ਤੇਜੋ ਕੇ ਤਾਤਾ, ਬਾਬਾ ਤੇਜ ਭਾਨ ਜੀ ਦੇ ਉਹ ਈਸ਼ਰਦਾਸ ਜੀ ਤਾਤਾ ਕੀ ਇਹ ਪੁੱਤਰ ਸਨ। ਤਿਸਕੇ ਨੰਦਨ ਸੰਗ ਇਹੋ, ਜਿਹੜਾ ਈਸ਼ਰਦਾਸ ਹੈ ਉਹਦਾ ਜਿਹੜਾ ਪੁੱਤਰ ਹੈ ਉਹਦੇ ਨਾਲ ਵਿਆਹੀ ਵੱਡ ਗਿਆ ਤਾ। ਸਮਝ ਵਾਲੀ ਸੋਝੀ ਵਾਲੀ ਬੀਬੀ ਅਮਰੋ ਆਈ ਵਿਆਹੀ ਹੋਈ ਸੀ, ਵਿਦਾ ਹੋਏ ਪਿਤ ਪਾਸ ਤੇ। ਇਸ ਤਰ੍ਹਾਂ ਬੀਬੀ ਅਮਰੋ ਜੀ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਵਿਦਾ ਹੋ ਕੇ ਚੱਲ ਕੇ ਸਸੁਰਾਰ ਬਸੰਤੀ, ਜਿੱਥੇ ਬਸਰ ਕੇ ਨਗਰ ਵਿੱਚ ਸਹੁਰਾ ਘਰ ਇੱਥੇ ਆ ਕੇ ਬਸਦੀ ਹੈ ਸੀ। ਬਹੁਤ ਬਰਖ ਤਿੰਨ ਘਰ ਰਹੀ, ਬਹੁਤੇ ਸਾਲਾਂ ਤੱਕ ਇਹਨਾਂ ਦੇ ਘਰ ਦੇ ਵਿੱਚ ਇਹ ਵਿਆਹੀ ਬਰੀ ਰਹੀ ਹੈ, ਪੇਕੇ ਵਾਪਸ ਨਹੀਂ ਪਰਤੀ। ਅਮਰੋ ਮਤਵੰਤੀ, ਬੀਬੀ ਅਮਰੋ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬੜੀ ਅਕਲ ਵਾਲੀ ਬੁੱਧੀ ਵਾਲੀ ਹੈ ਸੀ। ਮਹਿਮਾ ਲਖੀ ਨਾ ਕਿਨਹੋ ਤੇਹੇ, ਹੈ ਤਾਂ ਬੜੀ ਅਕਲ ਵਾਲੀ ਸਿਆਣੀ ਸੀ, ਪਰ ਕਿਸੇ ਦੇ ਘਰ ਦੇ ਜੀ ਨੇ ਇਹਨਾਂ ਦੀ ਇਹਦੀ ਮਹਿਮਾ ਵਡਿਆਈ ਨਹੀਂ ਜਾਣੀ ਸੀ। ਨਿਤ ਪ੍ਰਤ ਇਮਠਾਨ, ਐਸੀ ਸਿਆਣੀ ਜਿਹੜੀ ਬੀਬੀ ਅੰਮ੍ਰਿਤ ਵੇਲੇ ਉੱਠ ਕੇ ਇਸ ਤਰ੍ਹਾਂ ਹਮੇਸ਼ਾ ਕੁਝ ਕਰਦੀ ਕਰਾਉਂਦੀ ਹੈ। ਗ੍ਰਹਿ ਧੰਦਾ ਸਭ ਦਿਨ ਕਰ ਹੈ, ਸਾਰਾ ਦਿਨ ਤਾਂ ਜਿਹੜਾ ਕਰਦਾ ਧੰਦਾ ਹੈ ਕੰਮ ਹੈ ਉਹ ਕਰਦੀ ਰਹਿੰਦੀ ਹੈ। ਤਿੰਨ ਆਇਸ ਮਨ ਹੈ, ਜਿਹੜੇ ਘਰ ਦੇ ਪਰਿਵਾਰ ਦੇ ਜੀ ਹੈ ਸਾਰਿਆਂ ਦੀ ਆਗਿਆ ਇਹ ਮੰਨਦੀ ਹੈ। ਜਾਗ ਹੈ ਪਾਛਲ ਰਾਤ ਤੱਕ, ਕਹਿੰਦੇ ਇਸ ਤਰ੍ਹਾਂ ਦਾ ਇਹਦਾ ਨਿਯਮ ਹੈ ਵੀ ਜਦੋਂ ਪਿਛਲੀ ਰਾਤ ਹੋ ਜਾਂਦੀ, ਇੱਕ ਪਹਿਰ ਰਾਤ ਰਹਿ ਜਾਂਦੀ, ਉਸ ਵੇਲੇ ਜਾਗ ਪੈਂਦੀ ਬੀਬੀ ਅਮਰੋ। ਕਰ ਸੋਚ ਸਨਾਨਾ, ਪਹਿਲਾਂ ਸੱਚਾ ਚਾਰ ਕਰਦੀ ਹੈ, ਯਾਨੀ ਮਦਾਨ ਆਦਿਕ ਦੀ ਕਿਰਿਆ, ਹੱਥ ਮਾਂਜਣੇ, ਫਿਰ ਦਤ ਕੁਰਲਾ ਕਰਨਾ, ਉਸ ਤੋਂ ਬਾਅਦ ਫਿਰ ਇਸ਼ਨਾਨ ਕਰ ਲੈਂਦੀ ਹੈ। ਸ੍ਰੀ ਨਾਨਕ ਬਾਣੀ ਪੜ ਹੈ, ਉਸ ਤੋਂ ਬਾਅਦ ਫਿਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਹੈ ਉਹਦਾ ਪਾਠ ਕਰਨ ਲੱਗ ਪੈਂਦੀ, ਉਹਨੂੰ ਪੜ੍ਹਨ ਲੱਗ ਪੈਂਦੀ ਹੈ, ਨਿਤਨੇਮ ਕਰਦੀ ਹੈ। ਕਰ ਪ੍ਰੇਮ ਮਹਾਨਾ, ਐਵੇਂ ਬਦਲਾ ਚੱਟੀ ਵੀ ਅਸੀਂ ਸੌਂ ਜਾਈਏ ਜਿਵੇਂ ਪੜ੍ਹਦੇ ਪੜ੍ਹਦੇ, ਕਹਿੰਦੇ ਬਹੁਤਾ ਪ੍ਰੇਮ ਕਰਕੇ ਪੜ੍ਹਦੀ ਹੈ, ਸਤਰਕ ਹੋ ਕੇ ਪੜ੍ਹਦੀ ਹੈ। ਜਿੱਥੇ ਪ੍ਰੇਮ ਹੋਊਗਾ ਉੱਥੇ ਨੀਂਦ ਨਹੀਂ ਆਉਂਦੀ, ਜਿੱਥੇ ਦੂਜਾ ਹੋ ਉੱਥੇ ਐਸਾ ਕੁਛ ਹੋਊਗਾ। ਤਿਸ ਨਿਸ ਉੱਠ ਸਤਿਗੁਰ ਸਿਮਰ, ਕਹਿੰਦੇ ਜਦੋਂ ਬ੍ਰਹਮਚਾਰੀ ਚੱਲਿਆ ਗਿਆ ਨਾ ਰਾਤ ਨੂੰ, ਉਸੇ ਰਾਤ ਉੱਠ ਕੇ ਸਤਿਗੁਰੂ ਨੂੰ ਚੇਤੇ ਕਰਦੀ ਹੋਈ ਬੀਬੀ ਅਮਰੋ। ਮੱਜਨ ਕੋ ਠਾਨਾ, ਇਸਨੇ ਕਹਿੰਦੇ ਇਸ਼ਨਾਨ ਕਰ ਲਿਆ ਚੰਗੀ ਤਰ੍ਹਾਂ, ਪੜ੍ਹੈ ਗੁਰੂ ਕੇ ਸ਼ਬਦ ਸੁਭ। ਫਿਰ ਜੋ ਗੁਰੂ ਨਾਨਕ ਸਾਹਿਬ ਦੇ ਚੰਗੇ ਸ਼ਬਦ ਉਪਦੇਸ਼ ਵਾਲੇ ਉਹਨਾਂ ਨੂੰ ਪੜ੍ਹ ਰਹੀ ਹੈ। ਫਲ ਜਿਨਹੋ ਮਹਾਨਾ, ਜਿਹਨਾਂ ਸ਼ਬਦਾਂ ਦੇ ਪੜ੍ਹਨ ਦਾ ਬੜਾ ਭਾਰੀ ਫਲ ਹੈ, ਕੋਈ ਗਾਵੇ, ਕੋ ਸੁਣੇ, ਕੋ ਚਰ ਸੁਣਾਵੇ, ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੈ ਆਵ ਤਰੈ ਸੰਗੀਤ ਰਾਹੇ ਸਭ ਕੁਟੁੰਬ ਤਰਾਵੈ। ਇਸ ਤਰ੍ਹਾਂ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹੈ। ਜਾਂ ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸ਼ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਇਸ ਤਰ੍ਹਾਂ ਜਿਸਦਾ ਐਸਾ ਮਹਾਨ ਫਲ ਹੈ ਸ਼ਬਦ ਵਿਪਣ ਦਾ। ਦੱਦੀ ਬਿਲੋਵਤ ਸੋ ਹਜ ਸੋ, ਹਾਂਜੀ ਦੱਦੀ ਬਿਲੋਵਤ ਸੋ ਹਜ ਸੋ, ਹਜ ਸੋ ਸੁਹਜ ਸਿਉ ਸਹਿਜ ਸਿਉ ਹੁਣ ਆ ਸਹਿਜ ਹੈ ਸੋ ਕਰਦਾ ਹੀ ਨਹੀਂ ਕਿਤੇ ਹੈਗਾ ਸਹਿਜ ਹੈ। ਇਸ ਤਰ੍ਹਾਂ ਕਹਿੰਦੇ ਨਾਲੇ ਉਹ ਗੁਰਬਾਣੀ ਪੜ੍ਹੀ ਜਾ ਰਹੀ ਹੈ ਨਿਤਨੇਮ ਕਰੀ ਜਾ ਰਹੀ ਹੈ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਦਹੀਂ ਰਿੜਕ ਰਹੀ ਹੈ। ਮੁੱਖ ਬੋਲਤ ਬਾਣੀ ਆ ਮੁੱਖੋਂ ਕਹਿੰਦੇ ਜਵਾਨ ਤੋਂ ਬਾਣੀ ਬੋਲਦੀ ਬਾਣੀ ਪੜ੍ਹਦੀ ਹੈ। ਹੋਏ ਪ੍ਰਸੰਨ ਕਰ ਪ੍ਰੇਮ ਸੋ, ਆ ਬਹੁਤ ਹੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਬੜੇ ਪ੍ਰੇਮ ਦੇ ਨਾਲ ਨਿਜ ਬਿਰਤੀ ਟਿਕਾਨੇ, ਜਿਹੜੇ ਮਨ ਦੀ ਬਿਰਤੀ ਨੂੰ ਟਿਕਾ ਕੇ ਬਾਣੀ ਪੜ੍ਹ ਰਹੀ ਹੈ। ਨਿਜ ਘਰ ਪਰ ਸ੍ਰੀ ਅਮਰ ਜੀ, ਇਸ ਤਰ੍ਹਾਂ ਇੱਧਰ ਆਪਣੇ ਘਰ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚਿੰਤਾ ਗਲਤਾਨੇ, ਜਦੋਂ ਬ੍ਰਹਮਚਾਰੀ ਚਲਿਆ ਗਿਆ ਉੱਠ ਕੇ ਤੇ ਚਿੰਤਾ ਵਿੱਚ ਲੀਨ ਹੋ ਗਏ ਹਨ। ਜਾਗੇ ਸਗਲੀ ਜਾਮਨੀ, ਸਾਰੀ ਰਾਤ ਹੀ ਅਮਰਦਾਸ ਸਾਹਿਬ ਜੀ ਜਾਗਦੇ ਰਹੇ। ਪੁੰਨ ਪੁੰਨ ਪਛਤਾਨੇ, ਆਪਣਾ ਆਪਣਾ ਵਾਰ ਵਾਰ ਪਛਤਾਉਂਦੇ ਇਹ ਵੀ ਬਹੁਤ ਮਾੜਾ ਕੰਮ ਹੋਇਆ, ਬ੍ਰਹਮਚਾਰੀ ਚਲਿਆ ਗਿਆ, ਗੁਰੂ ਨਹੀਂ ਪੂਰਾ ਮਿਲਿਆ ਹੈ, ਇਸ ਕਰਕੇ ਦੋਹਾਂ ਪਾਸਾਂ ਤੋਂ ਵਾਰ ਵਾਰ ਪਛਤਾਉਂਦੇ ਹਨ। ਸਤਿਗੁਰ ਦਰਸ਼ਨ ਚਿਤਵਤੇ, ਹਾਂ ਫਿਰ ਇਸ ਤਰ੍ਹਾਂ ਵੀ ਗੁਰੂ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਹੋਣੇ ਸੋਚਦੇ ਵਿਚਾਰਦੇ। ਬੇਨਤੀ ਬਹੁ ਭਾਖੇ, ਬਹੁਤ ਤਰ੍ਹਾਂ ਦੀਆਂ ਬੇਨਤੀਆਂ ਵੀ ਕਹਿ ਰਹੇ। ਜਾਮ ਨਿਸਾਤੇ ਧੁਨ ਪਰੀ, ਇਹ ਜਦੋਂ ਪੈਰ ਕਰਾਤ ਰਹਿ ਗਈ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ। ਸੁਣ ਮਨ ਅਬਿਲਾਖੇ, ਆ ਜਦੋਂ ਆਵਾਜ਼ ਜੀ ਸੁਣੀ ਹੈ ਸੁਣ ਕੇ ਮਨ ਉਧਰ ਨੂੰ ਗਿਆ, ਚਾਹਵਾਨ ਹੋਏ ਵੀ ਆ ਸੁਣੀਏ ਆਵਾਜ਼ ਕੀ ਆ ਰਹੀ ਹੈ। ਸੁਣਨ ਲੱਗੇ ਮਨ ਰੋਕ ਕੇ, ਹਾਂ ਬੀਬੀ ਜੀ ਹੁਣ ਬਾਣੀ ਭਰ ਰਹੇ ਹੈ, ਉਹ ਬਾਣੀ ਦੀ ਆਵਾਜ਼ ਨੂੰ ਮਨ ਨੂੰ ਰੋਕ ਕੇ ਸੁਣਨ ਲੱਗ ਪਏ। ਸੁੰਦਰ ਗੁਰਬਾਣੀ, ਬੜੀ ਸੋਹਣੀ ਸੁੰਦਰ ਗੁਰਬਾਣੀ ਹੈ। ਚੁਬਤ ਚੀਤ ਦਰਵਰ ਰਿਦਾ, ਚਿਤ ਵਿੱਚ ਖੁਭ ਰਹੀ ਹੈ, ਰਿਦਾ ਢਲ ਰਿਹਾ, ਨਰਮ ਹੋ ਰਿਹਾ ਹੈ। ਰੁਚ ਜੱਗੀ ਮਹਾਨੀ, ਇਸ ਕਰਕੇ ਗੁਰਬਾਣੀ ਸੁਣਦੀ ਵੀ ਹੋਰ ਸੁਣੀਏ ਰੁਚੀ ਬਹੁਤ ਜਾਗ ਪਈ ਹੈ। ਤੇਹ ਤੇ ਉੱਠ ਹੋਏ ਨਿਕਟ ਤੇਹ, ਜਿੱਥੇ ਉਹ ਮਕਾਨ ਦੇ ਉੱਪਰ ਕੋਠੇ ਦੇ ਉੱਪਰ ਬੈਠੇ ਹੋਏ ਸੀ ਉੱਥੋਂ ਉੱਠ ਕੇ ਨੇੜੇ ਹੋ ਗਏ ਹਨ। ਓਟਾ ਇੱਕ ਲੀਨਾ, ਕਹਿੰਦੇ ਓਹਲਾ ਜਾ ਲੈ ਲਿਆ ਹੈ, ਥੋੜਾ ਜਾ ਓਹਲੇ ਜੇ ਹੋ ਕੇ ਪਾਸੇ ਜੇ ਹੋ ਕੇ ਬੈਠ ਗਏ ਹਨ। ਦੇਖ ਨਾ ਸੁਕ ਚਹਿ ਮੋਹ ਕੋ, ਇਹ ਬਜ਼ੁਰਗ ਹੈ ਸਾਨੂੰ ਦੇਖ ਕੇ ਇਸ ਤਰ੍ਹਾਂ ਇਹ ਸੰਕੋਚ ਜਾ ਨਾ ਕਰੇ ਬੀਬੀ ਅਮਰੋ। ਸੁਭ ਮਤੀ ਪ੍ਰਵੀਨਾ, ਚੰਗੀ ਅਕਲ ਮਤ ਵਾਲੀ ਬੜੀ ਸਿਆਣੀ ਹੈ ਬੀਬੀ। ਛਪੇ ਸੁਨਤ ਗੁਰ ਸ਼ਬਦ ਕੋ, ਇਸ ਤਰ੍ਹਾਂ ਕਹਿੰਦੇ ਕੁਝ ਅਲੋਪ ਜਾ ਹੋ ਕੇ ਕੁਝ ਪਾਸੇ ਜੇ ਹੋ ਕੇ ਨਾ ਤੇ ਗੁਰੂ ਕੇ ਸ਼ਬਦਾਂ ਨੂੰ ਸੁਣ ਰਹੇ ਹੈ। ਚਿਤ ਕੇ ਤਿਕ ਕਾਲਾ, ਕੁਝ ਕੁ ਸਮਾਂ ਟਿਕੇ ਹੋਏ। ਪੜਤ ਰਹੀ ਅਮਰੋ ਤਬ ਹੈ, ਬੀਬੀ ਅਮਰੋ ਨਾਲੇ ਦੁੱਧ ਰਿੜਕ ਦਹੀਂ ਰਿੜਕ ਰਹੀ ਹੈ ਨਾਲੇ ਸ਼ਬਦ ਪੜਦੀ ਰਹੀ ਹੈ। ਪੁਨ ਭਇਓ ਉਜਾਲਾ, ਇਹਨਾਂ ਨੂੰ ਕਹਿੰਦੇ ਫਿਰ ਉਜਾਲਾ ਕੀ ਹੈ, ਚਾਨਣ ਹੋਇਆ ਹੈ। ਜਪ ਪ੍ਰਭਾਤ ਹੋਈ ਪਿਖੀ, ਗੁਰੂ ਅਮਰਦਾਸ ਸਾਹਿਬ ਗੁਰਮੁਖ ਜੀ ਨੇ ਸਵੇਰ ਹੋਈ ਵੇਖੀ ਹੈ। ਤਬ ਨਿਕਟ ਸਿਧਾਰਾ ਸਦਾ ਬੀਬੀ ਅਮਰੋ ਦੇ ਕੋਲ ਚਲੇ ਗਏ ਹਨ। ਪੂਜਨ ਲਾਗਿਓ ਸ਼ਬਦ ਇਹ ਪੁੱਛਣ ਲੱਗਿਆ ਹੈ ਬੀਬੀ ਅਮਰ ਨੂੰ ਵੀ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਹਨ ਕਿਸ ਭਾਂਤ ਉਚਾਰਾ ਇਹ ਕਿਸ ਤਰ੍ਹਾਂ ਤੂੰ ਕਹਿੰਦੇ ਉਚਾਰਨ ਕੀਤੇ ਆ ਕਿਸ ਤਰ੍ਹਾਂ ਪੜ੍ਹੇ ਹੇ ਪੁੱਤਰੀ ਅਬ ਫੇਰ ਪੜ ਹੇ ਸੁਪੁੱਤਰੀ ਇਹ ਜਿਹੜੇ ਸ਼ਬਦ ਤੂੰ ਪੜ੍ਹੇ ਇਹਨਾਂ ਨੂੰ ਫੇਰ ਦੁਬਾਰਾ ਪੜ੍ਹ ਕੇ ਸੁਣਾ ਮੁਝ ਦੇਹ ਸੁਣਾਈ ਇਹ ਸਾਰੇ ਸ਼ਬਦਾਂ ਦਾ ਪਾਠ ਕਰਕੇ ਸੁਣਾ ਦੇ ਦੁਬਾਰਾ ਮਰਿਓ ਹੁਤੋ ਮੈਂ ਸੁਦਾ ਕੀ ਕਹਿੰਦੇ ਮੈਂ ਤਾਂ ਮਨੋਂ ਮਰਿਆ ਹੋਇਆ ਸੀ ਤੇ ਅੰਮ੍ਰਿਤ ਦੀ ਬੂੰਦਾ ਮੁਖ ਪਾਈ ਜਿਹੜੇ ਬਾਣੀ ਦੇ ਸ਼ਬਦ ਤੂੰ ਪੜ੍ਹ ਕੇ ਸੁਣਾਏ ਆ ਮਨੋਂ ਮਰੇ ਦੇ ਮੂੰਹ ਵਿੱਚ ਤੂੰ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ ਮੈਨੂੰ ਜਵਾਲ ਦਿੱਤਾ ਹੈ ਕਰਿਓ ਜਵਾਬਨ ਸੁਖ ਦਿਓ ਹਾਏ ਪੁੱਤਰੀ ਤੂੰ ਮੈਨੂੰ ਜਿਉਂਦਾ ਕਰ ਦਿੱਤਾ ਬੜਾ ਸੁਖ ਦੇ ਦਿੱਤਾ ਇਹ ਬਾਣੀ ਸੁਣਾ ਕੇ ਇਹ ਵੱਡ ਉਪਕਾਰਾ ਤੇਰਾ ਮੇਰੇ ਉੱਪਰ ਬਹੁਤ ਵੱਡਾ ਅੱਜ ਪਰਪਕਾਰ ਹੋ ਗਿਆ ਹੈ ਸੁਣ ਅਮਰੋ ਸੁਖ ਚਿੱਤ ਕੁਛ ਇਸ ਤਰ੍ਹਾਂ ਬੀਬੀ ਅਮਰੋ ਜੀ ਸੁਣ ਕੇ ਕੋਈ ਸੰਕੋਚਦੇ ਆ ਕਿਉਂਕਿ ਬਜ਼ੁਰਗ ਅਵਸਥਾ ਵਿੱਚ ਸੀ ਅਮਰਦਾਸ ਸਾਹਿਬ ਜੀ ਗੁਰ ਸ਼ਬਦ ਉਚਾਰਾ ਸਵੇਰੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਉਹਨਾਂ ਨੂੰ ਫਿਰ ਦੁਬਾਰਾ ਉਚਾਰਨ ਕੀਤਾ ਪੜ੍ਹ ਕੇ ਸੁਣਾਉਣ ਲੱਗ ਪਈ ਹੈ ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਇਸ ਤਰ੍ਹਾਂ ਦਾ ਜਿਹੜਾ ਸ਼ਬਦ ਬੀਬੀ ਨੇ ਪੜ੍ਹ ਕੇ ਸੁਣਾਇਆ ਹੈ ਉਹਨਾਂ ਵਿੱਚੋਂ ਜਿਹੜਾ ਇਹ ਜਿਹਦਾ ਜ਼ਿਆਦਾ ਅਸਰ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ 'ਤੇ ਉਹ ਕਵੀ ਜੀ ਨੇ ਇੱਥੇ ਦੇ ਦਿੱਤਾ ਹੋਰ ਬਾਕੀ ਸ਼ਬਦ ਜਿਹੜੇ ਸੁਣਾਏ ਉਹ ਨਹੀਂ ਦਿੱਤੇ ਹੈ ਇਸ ਕਰਕੇ ਵੀ ਕਰਨੀ ਕਾਗਦ ਮਨ ਮਸਵਾਣੀ ਜਿਹੜੀ ਤਰ੍ਹਾਂ ਤਰ੍ਹਾਂ ਦੇ ਉਹ ਕਰਨੀ ਨੂੰ ਕਰਨ ਵਾਲੀ ਕਰਤੱਵਾਂ ਨੂੰ ਕਰਨ ਵਾਲੀ ਦੇਹ ਇਹ ਤਾਂ ਕਾਗਦ ਵਾਂਗ ਹੈ ਤਰ੍ਹਾਂ ਤਰ੍ਹਾਂ ਦੇ ਕਰਤੱਵਾਂ ਨੂੰ ਕਰਨ ਵਾਲੀ ਦੇਹ ਜਿਹੜਾ ਮਨ ਹੈ ਇਹ ਕਹਿੰਦੇ ਸ਼ਾਹੀ ਵਾਂਗ ਹੈ ਬੁਰਾ ਭਲਾ ਦਏ ਲੇਖ ਪਏ ਦੋਏ ਲੇਖ ਪਏ ਕਹਿੰਦੇ ਜਿਹੜਾ ਬੁਰਾ ਤੇ ਭਲਾ ਚੰਗਾ ਮਾੜਾ ਜਿਹੜਾ ਪਾਪ ਪੁੰਨ ਹੈ ਇਹ ਜਿਹੜੇ ਦੇਹ ਨਾਲ ਹੁੰਦੇ ਹੈ ਇਹ ਲੇਖ ਪਏ ਆ ਦੇਹ ਰੂਪ ਕਾਗਜ਼ ਉੱਪਰ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਏ ਜਿਵੇਂ ਜਿਵੇਂ ਕੀਤੇ ਹੋਏ ਜਿਹੜੇ ਕਰਮ ਹੈ ਮਨੁੱਖ ਨੂੰ ਚਲਾਉਂਦੇ ਉਵੇਂ ਚੱਲਣਾ ਹੁੰਦਾ ਉੱਧਰ ਨੂੰ ਜੀਵ ਤੁਰਦੇ ਹਨ ਤਉ ਗੁਣ ਨਾਹੀ ਅੰਤ ਹਰੇ ਜੋ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਆਉਂਦਾ ਚਿਤ ਚੇਤਸ ਕੀ ਨਹੀਂ ਬਾਵਰਿਆ ਕਰਕੇ ਹੇ ਬੋਲੇ ਜੀਵ ਚਿਤ ਵਿੱਚ ਵਾਹਿਗੁਰੂ ਨੂੰ ਤੂੰ ਕਿਉਂ ਨਹੀਂ ਚੇਤੇ ਕਰਦਾ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਵਾਹਿਗੁਰੂ ਨੂੰ ਬਿਸਰਤ ਕੀਏ ਭੁਲਾਉਣੇ ਕਰਕੇ ਤੇਰੇ ਜਿਹੜੇ ਗੁਣ ਆ ਗਲਦੇ ਜਾ ਰਹੇ ਹੈ ਨਾਸ ਹੁੰਦੇ ਜਾ ਰਹੇ ਰਹਾਉ ਜਾਲੀ ਰਹਿਣ ਜਾਲ ਦਿਨ ਹੂਆ ਜੀਵ ਜਿਹੜੀ ਕੋਈ ਰਾਤ ਹੈ ਵਿਕਾਰਾਂ ਵਿੱਚ ਲੱਗਦੀ ਉਹ ਤੇਰੇ ਲਈ ਜਾਲੀ ਫਾਹੀ ਰੂਪ ਹੋ ਰਹੀ ਹੈ ਇਸੇ ਤਰ੍ਹਾਂ ਜਿਹੜਾ ਦਿਨ ਧੰਦਿਆਂ ਵਿੱਚ ਲੰਘਦਾ ਮਾੜੇ ਫੁਰਨਿਆਂ ਕਰਦੇ ਉਹ ਦਿਨ ਵੀ ਤੇਰੇ ਲਈ ਜਾਲ ਰੂਪ ਆਹਾ ਰੂਪ ਫਾਹੀ ਰੂਪ ਹੋ ਰਿਹਾ ਹੈ ਜੇਤੀ ਘੜੀ ਫਾਹੀ ਤੇਤੀ ਜਿਤਨੀਆਂ ਘੜੀਆਂ ਮਾੜੇ ਕੰਮਾਂ ਵਿੱਚ ਮਾੜੇ ਫੁਰਨਿਆਂ ਵਿੱਚ ਫਿਰਦੀਆਂ ਉਹ ਸਾਰੀਆਂ ਉਹਨੀਆਂ ਕਹਿੰਦੀ ਫਾਹੀ ਵਾਂਗ ਕੁੜਕੀਆਂ ਵਾਂਗ ਰਸ ਚੋਗ ਰਸ ਚੁਗੈ ਇਸ ਤਰ੍ਹਾਂ ਵਿਸ਼ੇ ਰੂਪੀ ਜਿਹੜਾ ਚੋਕੀਏ ਚੋਗਾ ਹੈ ਉਸਨੂੰ ਰਸ ਕੀਏ ਪ੍ਰੇਮ ਨਾਲ ਤੂੰ ਚੁਗ ਰਹੇ ਇਹ ਵਿਸ਼ੇ ਭੋਗ ਰਹਿ ਪ੍ਰੇਮ ਨਾਲ ਤੇ ਫਸਦਾ ਹੈ ਛੂਟਸ ਮੂੜੇ ਕਵਨ ਗਣੀ ਗੁਣੀ ਗੁਣੀ ਇਸ ਕਰਕੇ ਹੇ ਮੂਰਖ ਜੀਵ ਜਿਹੜੇ ਗੁਣਾ ਕਰਕੇ ਤੂੰ ਛੁੱਟੇਗਾ ਆਹੋ ਤੇਰਾ ਛੁਟਕਾਰਾ ਹੋਣਾ ਮੁਸ਼ਕਲ ਕਾਇਆ ਆਰਨ ਮਨ ਵਿੱਚ ਲੋਹਾ ਹੋਰ ਦ੍ਰਿਸ਼ਟਾਂਤ ਦਿੰਦੇ ਆ ਵੀ ਜਿਹੜੀ ਇਹ ਦੇਹ ਹੈ ਇਹ ਤਾਂ ਆਰਨ ਪੁੱਠੀ ਵਾਂਗ ਜਿਹੜਾ ਇਹ ਮਨ ਹੈ ਇਹ ਦੇ ਰੂਪ ਦੇ ਪੱਟੀ ਦੇ ਵਿੱਚ ਲੋਹੇ ਵਾਂਗ ਪਿਆ ਹੋਇਆ ਹੈ। ਪੰਜ ਅਗਨ ਤਿਤ ਲਾਗ ਰਹੀ, ਜਿਹੜੇ ਪੰਜ ਕਾਮ ਕ੍ਰੋਧ ਅਹੰਕਾਰ ਆਦਿ ਕੇ ਪੰਜ ਅਗਾਂ ਕਹਿੰਦੇ ਨੂੰ ਲੱਗ ਰਹੀਆਂ, ਮਨ ਲੋਹੇ ਨੂੰ ਸਾੜ ਰਹੀਆਂ ਹਨ। ਕੋਇਲੇ ਪਾਪ ਪੜੇ ਤਿਸ ਉੱਪਰ, ਇਸ ਤਰ੍ਹਾਂ ਜਿਹੜੇ ਜੀਵ ਨੇ ਪਾਪ ਕੀਤੇ ਇਹ ਕੋਇਲਿਆਂ ਵਾਂਗ ਇਹਦੇ ਉੱਪਰ ਪੈ ਰਹੇ। ਮਨ ਜਲਿਆ ਸੰਨੀ ਚਿੰਤ ਭਈ, ਇਹਦੇ ਨਾਲ ਮਨ ਕਹਿੰਦੇ ਸੜ ਰਿਹਾ ਹੈ, ਤੇ ਜਿਹੜੀ ਚਿੰਤਾ ਹੈ ਤਰ੍ਹਾਂ ਤਰ੍ਹਾਂ ਦੀ ਇਹ ਸੰਨੀ ਵਾਂਗ ਹੋ ਰਹੀ ਹੈ, ਜਿਵੇਂ ਸੰਨੀ ਨਾਲ ਇੱਧਰ ਉੱਧਰ ਹਿਲਾਉਣ ਕਰਕੇ ਅੱਗ ਵੱਧਦੀ ਹੈ, ਲੋਹਾ ਹੋਰ ਤਪਦਾ ਹੈ। ਇਸ ਤਰ੍ਹਾਂ ਮਨ ਹੋਰ ਤਪਦਾ ਹੋਰ ਸੜਦਾ ਹੈ ਚਿੰਤਾ ਕਰਕੇ। ਭਾਇਆ ਮਨੁਰ ਕੰਚਨ ਫਿਰ ਹੋਵੇ, ਮਨੁਰ ਨਹੀਂ ਹੈ ਮਨੂਰ, ਭਾਇਆ ਮਨੁਰ ਕੰਚਨ ਫਿਰ ਹੋਵੇ। ਇਸ ਤਰ੍ਹਾਂ ਜਿਹੜਾ ਗਲਿਆ ਸੜਿਆ ਹੋਇਆ ਮਨ ਹੈ ਉਹ ਮਨੂਰਵਤ ਹੋਇਆ, ਨਿਕੰਮਾ ਹੋਇਆ ਹੋਇਆ ਹੈ। ਫਿਰ ਉਹ ਕਹਿੰਦੇ ਸੋਨੇ ਵਤ ਬਾਰਾਮਤੀ, ਸੋਨੇ ਵਰ ਸ਼ੁੱਧ ਹੋ ਸਕਦਾ ਹੈ ਜੇ ਗੁਰ ਮਿਲੇ ਤਿਨੇਹਾ, ਜੇ ਕਰਕੇ ਉਹ ਜਾ ਕਹਿੰਦੇ ਪਾਰਸ ਦੀ ਵੱਟੀ ਵਰਗਾ ਪੂਰਾ ਸਤਿਗੁਰੂ ਮਿਲ ਜਾਏ ਮਨ ਰੂਪੀ ਮਨੂਰ ਨੂੰ, ਨਿਕੰਮੇ ਲੋਹੇ ਨੂੰ। ਏਕ ਨਾਮ ਅੰਮ੍ਰਿਤ ਉਹ ਦੇਵੈ, ਪਰਮ ਪਰਸ ਗੁਰ ਭੇਟੀਆ ਪੂਰਵ ਲਿਖਤ ਲਲਾਟ, ਉਨਹਨ ਉਨ ਮਨ ਮਨ ਉਨਹੀ ਮਿੱਟੇ ਸੁਰਗਤ ਬਜਰ ਕਪਾਟ। ਹੁੰਦੇ ਵੀ ਜਿਹੜੇ ਸਤਿਗੁਰੂ ਹੈ ਪਰਮ ਪਾਰਸ ਹੈ, ਵੱਡੇ ਪਹਾਨ ਪਰਸ ਵੱਟੀ ਵਾਂਗ ਹੈ। ਜਿਵੇਂ ਕਿਸੇ ਵਿਦਵਾਨ ਨੇ ਜਿਹੜੇ ਕੋਈ ਸਿਮਰਨ ਕਰਨ ਵਾਲੇ ਉਹਨਾਂ ਨੂੰ ਵੀ ਪਾਰਸ ਦੀ ਵੱਟੀ ਵਾਂਗ ਕਿਹਾ ਹੈ, ਪਰ ਉਹਦੇ ਵਿੱਚ ਕਹਿੰਦੇ ਪਾਰਸ ਵੱਟੀ ਵਿੱਚ ਅਤੇ ਸਿਮਰਨ ਵਾਲਿਆਂ ਵਿੱਚ ਕਾਫੀ ਫਰਕ ਹੈ। ਉਹ ਕੀ ਹੈ ਵੀ ਬਹੁ ਲੋਹਾ ਕੰਚਨ ਕਰੇ ਬਹੁ ਕਰੇ ਏਕ ਆਪ ਸਮਾਨ, ਵੀ ਉਹ ਤਾਂ ਲੋਹੇ ਨੂੰ ਸੋਨਾ ਕਰਦਾ, ਜਿਹੜੇ ਸਿਮਰਨ ਕਰਨ ਵਾਲੇ ਉਹ ਆਪਣੇ ਵਰਗਾ ਬਣਾ ਲੈਂਦੇ ਸਿਮਰਨ ਕਰਨ ਵਾਲਾ, ਜਾਂ ਬ੍ਰਹਮ ਗਿਆਨੀ ਅਤੇ ਆਪਣੇ ਵਰਗਾ ਬ੍ਰਹਮ ਗਿਆਨੀ ਉਹ ਬਣਾ ਲੈਂਦੇ ਹੈ। ਪਾਰਸ ਦੀ ਵੱਟੀ ਵਿੱਚ ਇਹ ਖੂਬੀ ਨਹੀਂ ਹੈ ਵੀ ਸਭ ਧਾਤੂਆਂ ਨੂੰ ਛਹਾਈਏ ਅਤੇ ਸੋਨਾ ਬਣਾ ਦੇਗੀ, ਪਰ ਆਪਣੇ ਵਰਗਾ ਨਹੀਂ ਉਹ ਪਾਰਸ ਵੱਟੀ ਬਣਾ ਸਕੇ। ਇੱਥੇ ਕਹਿ ਰਿਹਾ ਵੀ ਜੇ ਉਹ ਜਿਹਾ ਗੁਰੂ ਮਿਲ ਜਾਵੇ ਨਾ ਪਾਰਸ ਦੀ ਵੱਟੀ ਵਰਗਾ, ਸਾਡਾ ਜਿਹੜਾ ਮਨ ਹੈ ਕਹਿੰਦੇ ਮਨੂਰਵਤ ਹੋਇਆ, ਲੋਹੇ ਨਿਕੰਮੇ ਵਾਂਗ ਹੋਇਆ ਹੈ, ਇਹ ਬਾਰਾਂ ਮੰਨੀ ਦੇ ਸੋਨੇ ਵੱਤ ਹੋ ਸਕਦਾ, ਬੜਾ ਸ਼ੁੱਧ। ਤੋ ਨਾਨਕ ਤ੍ਰਿਸ਼ਟਾ ਏਕ ਨਾਮ ਪੜ੍ਹਦੇ ਵੇ ਛੱਡ ਗਏ, ਏਕ ਨਾਮ ਅੰਮ੍ਰਿਤ ਉਹ ਦੇਵੈ। ਕਹਿੰਦੇ ਉਹ ਜਿਹੜੇ ਪੂਰੇ ਗੁਰੂ ਹੈ ਇੱਕ ਜਿਹੜਾ ਨਾਮ ਅੰਮ੍ਰਿਤ ਆਪਣੇ ਵੱਲੋਂ ਦੇ ਦਿੰਦੇ। ਤੋ ਨਾਨਕ ਤ੍ਰਿਸ਼ਟਸ ਦੇਹਾ, ਜਿਹੜਾ ਜੀਵ ਹੈ ਕਹਿੰਦੇ ਦੇਹਾਂ ਵਿੱਚ ਆਉਂਦਾ ਜਾਂਦਾ ਹੈ, ਇਹ ਦੇਹਾਂ ਦੇ ਆਉਣ ਜਾਣ ਵੱਲੋਂ ਤ੍ਰਿਸ਼ਟ ਇਸਤ ਹੋ ਜਾਂਦਾ ਹੈ, ਅਵੇ ਦੇਹਾਂ ਵਿੱਚ ਨਹੀਂ ਫਿਰ ਆਉਂਦਾ ਜਾਂਦਾ। ਨਿਸ਼ਾਨੀ ਛੰਦ ਸੁਣ ਕੇ ਸਤਿਗੁਰ ਸ਼ਬਦ ਕੋ, ਇਸ ਤਰ੍ਹਾਂ ਬੀਬੀ ਅਮਰੋ ਦੀ ਰਸਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੂੰ ਸੁਣ ਕੇ ਗੁਰੂ ਅਮਰਦਾਸ ਜੀ ਨੇ ਮਨ ਭਇਓ ਹੁਲਾਸਾ, ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੋਇਆ ਹੈ, ਉਤਸ਼ਾਹ ਚਾਹ ਹੋਇਆ ਹੈ। ਮੋਹ ਦਸ਼ਾ ਅਸ ਅਬ ਹੈ, ਆਖ ਮਨ ਵਿੱਚ ਹੀ ਖਿਆਲ ਕਰਨ ਲੱਗੇ ਵੀ ਮੇਰੀ ਵੀ ਹਾਲਤ ਇਸੇ ਤਰ੍ਹਾਂ ਦੀ ਹੈ। ਜਿਮ ਸ਼ਬਦ ਪ੍ਰਕਾਸ਼ਾ, ਇਸ ਤਰ੍ਹਾਂ ਵੀ ਗੁਰੂ ਨਾਨਕ ਜੀ ਨੇ ਸ਼ਬਦ ਵਿੱਚ ਪ੍ਰਗਟੀ ਕਿਹਾ ਹੈ, ਤਰਨ ਅਵਸਥਾ ਬੀਤ ਗਈ, ਮੇਰੀ ਵੀ ਜਿਹੜੀ ਜਵਾਨ ਅਵਸਥਾ ਉਹ ਤਾਂ ਬੀਤ ਗਈ, ਲੰਘ ਗਈ ਹੋਈ ਹੈ। ਬਿਰਧਾ ਪਨ ਪਾਵਾ, ਮੈਨੇ ਕਹਿੰਦੇ ਜਿਹੜੀ ਬਿਰਧ ਅਵਸਥਾ ਇਹਨੂੰ ਪਾਇਆ ਹੋਇਆ, ਬਿਰਧਪੁਣਾ ਬੁੱਢਪੁਣਾ ਆਇਆ ਹੋਇਆ। ਲੋਹਾ ਹੁਤੋ ਮਨੂਰ ਪਾ, ਜਿਵੇਂ ਕਹਿੰਦੇ ਲੋਹਾ ਹੈ ਉਹ ਫਿਰ ਅੱਗੇ ਮਨੂਰ ਹੋ ਜਾਂਦਾ ਹੈ ਸੜ ਮੱਚ ਕੇ, ਇਸ ਤਰ੍ਹਾਂ ਕਹਿੰਦੇ ਮੈਂ ਵੀ ਲੋਹੇ ਤੋਂ ਅੱਗੇ ਮਨੂਰਵਤ ਹੋ ਗਿਆ, ਨਿਕੰਮਾ ਹੋ ਗਿਆ। ਕਿਤ ਕਾਜ ਨਾ ਆਵਾ, ਜਿਵੇਂ ਉਹ ਨਿਕੰਮਾ ਲੋਹਾ ਕਿਸੇ ਕੰਮ ਨਹੀਂ ਆਉਂਦਾ ਹੈ, ਇਸ ਤਰ੍ਹਾਂ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਹਾਂ। ਲੋਹੇ ਕੋ ਪਾਰਸ ਛੁਵੇ, ਕਹਿੰਦੇ ਲੋਹਾ ਜਿਹੜਾ ਹੈ ਉਹਨੂੰ ਪਾਰਸ ਦੀ ਵੱਟੀ ਛੋ ਜਾਏ, ਕੰਚਨ ਹੋ ਜਾਈ, ਫਿਰ ਜਿਹੜਾ ਲੋਹਾ ਕਹਿੰਦੇ ਸੋਨਾ ਹੋ ਜਾਂਦਾ ਹੈ। ਮਨ ਮਨੂਰ ਕੋ ਗੁਰ ਮਿਲ ਹੈ, ਮੇਰਾ ਜਿਹੜਾ ਮਨ ਹੈ ਕਹਿੰਦੇ ਲੋਹੇ ਵੱਤ, ਨਿਕੰਮੇ ਲੋਹੇ ਵੱਤ ਹੈ, ਸੜਿਆ ਗਲਿਆ ਹੈ ਜੇ ਗੁਰੂ ਪੂਰਾ ਮਿਲ ਜੇ ਪਾਰਸ ਵੱਟੀ ਵਰਗਾ ਸ਼ੁੱਧ ਕਰ ਹੈ ਬਣਾਈ ਮੈਨੂੰ ਵੀ ਕਹਿੰਦੇ ਬਨਾਸ ਕਰਕੇ ਸ਼ੁੱਧ ਕਰ ਦੇਗਾ ਸੋਨੇ ਵਸ ਮੇਰੇ ਮਨ ਨੂੰ ਕਰ ਦੇਵੇਗਾ ਮਨੋ ਸ਼ਬਦ ਮੁਝ ਪਾਰ ਕੀਓ ਮਨੋ ਕਹਿੰਦੇ ਜਿਹੜਾ ਸ਼ਬਦ ਇਹ ਤਾਂ ਮੇਰੇ ਸਰੀਰ ਦੀ ਹਾਲਤ ਉੱਪਰ ਹੀ ਉਚਾਰਨ ਕੀਤਾ ਹੋਇਆ ਹੈ ਅਸ ਦਸ਼ਾ ਸਰੀਰ ਕਿਉਂਕਿ ਮੇਰੇ ਵੀ ਸਰੀਰ ਦੀ ਜਿਹੜੀ ਹਾਲਤ ਇਹੋ ਜਿਹੀ ਹੈ ਮੇਰਾ ਮਨ ਵੀ ਨਿਕੰਮਾ ਹੋਇਆ ਸਰੀਰ ਵੀ ਨਿਕੰਮਾ ਹੈ ਇਮ ਵਿਚਾਰ ਬੂਝਤ ਪਏ ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਬੀਬੀ ਤੋਂ ਪੁੱਛਣ ਲੱਗ ਪਏ ਹਨ ਆਸ਼ਾ ਗੰਭੀਰਾ ਸ਼ਬਦ ਆ ਜਿਹੜਾ ਗਹਿਰ ਗੰਭੀਰ ਆਸ਼ਾ ਹੈ ਜਾਂ ਗਹਿਰ ਗੰਭੀਰ ਆਸ਼ੇ ਵਾਲੇ ਜੋ ਗੁਰੂ ਅਮਰਦਾਸ ਜੀ ਹੈ ਸ਼ਬਦ ਕਰਿਓ ਇਸ ਕੋ ਹੈ ਹਾਂ ਪੁੱਛਣ ਲੱਗੇ ਹੇ ਬੀਬੀ ਦੱਸ ਕਿਸਦਾ ਸ਼ਬਦ ਉਚਾਰਨ ਕੀਤਾ ਹੋਇਆ ਕਿਤ ਤੇ ਤੁਮ ਪਾਵਾ ਇਹ ਸ਼ਬਦ ਤੂੰ ਕਿੱਥੋਂ ਪ੍ਰਾਪਤ ਕੀਤਾ ਕਿੱਥੋਂ ਲਿਖ ਕੇ ਲਿਆਂਦਾ ਹੈ ਕਰਨ ਹਾਰ ਅਬ ਹੈ ਕਿ ਨਹੀਂ ਜਿਹੜਾ ਇਹ ਬਾਣੀ ਦੇ ਸ਼ਬਦ ਨੂੰ ਕਰਨ ਵਾਲਾ ਰਚਣ ਵਾਲਾ ਉਹ ਸੰਸਾਰ ਦੇ ਵਿੱਚ ਹੈਗਾ ਕਿ ਨਹੀਂ ਹੈ ਜਿਨ ਸੁਭ ਪਦ ਗਾਵਾ ਜਿਨ੍ਹਾਂ ਨੇ ਆਪਣੇ ਮੁਖ ਨੂੰ ਸੋਹਣਾ ਜਿਹੜਾ ਇਹ ਪਦ ਹੈ ਸ਼ਬਦ ਹੈ ਗਾਇਆ ਹੈ ਸੁਣਤ ਹੋਮ ਹਰਖਨ ਪਾਇਓ ਆਏ ਸ਼ਬਦ ਨੂੰ ਸੁਣ ਕੇ ਮੇਰੇ ਤਾਂ ਲੂਹ ਕੰਢੇ ਕਹਿੰਦੇ ਖੜੇ ਹੋ ਗਏ ਰਿਸ਼ਤਾ ਰੋਮ ਰੋਮ ਮੇਰਾ ਖੁਸ਼ੀ ਸਹਿਤ ਹੋ ਗਿਆ ਮਨ ਪ੍ਰੇਮ ਬੰਧਾਇਓ ਹਾਂ ਮੇਰਾ ਜਿਹੜਾ ਮਨ ਹੈ ਪ੍ਰੇਮ ਵਿੱਚ ਬੱਜ ਗਿਆ ਹੈ ਮੇਰੇ ਹਿਰਦ ਉਧਾਰ ਬੇ ਬੀਬੀ ਮੇਰੇ ਉਧਾਰ ਕਰਨ ਵਾਸਤੇ ਇਹ ਰੁਚਰ ਬਣਾਇਓ ਬੜਾ ਸੋਹਣਾ ਸ਼ਬਦ ਬਣਾਇਆ ਕਿਸੇ ਨੇ ਸੁਣ ਬੀਬੀ ਅਮਰੋ ਕਹਿਓ ਉਸ ਵੇਲੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਬੀਬੀ ਅਮਰੋ ਨੇ ਆਖਿਆ ਸ੍ਰੀ ਨਾਨਕ ਪੂਰੇ ਇਹ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਪੂਰੇ ਸਤਿਗੁਰੂ ਸਨ ਤਿੰਨੇ ਬਣਾਇਓ ਸ਼ਬਦ ਕੋ ਉਹਨਾਂ ਨੇ ਆਪਣੇ ਮੁੱਖ ਕੋ ਇਹ ਸ਼ਬਦ ਉਚਾਰਨ ਕਰਕੇ ਬਣਾਇਆ ਹੋਇਆ ਜਿਸ ਮਹਿ ਫਲ ਰੂਰੇ ਜਿਸ ਸ਼ਬਦ ਦੇ ਵਿੱਚ ਬੜੇ ਸੁੰਦਰ ਫਲ ਹੈ ਜੋ ਪੜਦਾ ਉਸਨੂੰ ਸੋਹਣੇ ਫਲ ਮਿਲ ਜਾਂਦੇ ਧਰਮ ਅਰਥ ਕਾਮ ਮੋਖ ਅਪਰ ਬਹੁਰ ਬਾਣੀ ਬਣੀ ਇਹ ਅਮਰਦਾਸ ਸਾਹਿਬ ਜੀ ਹੋਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਬਹੁਤ ਬਾਣੀ ਕਹਿੰਦੇ ਉਚਾਰਨ ਕੀਤੀ ਹੋਈ ਬਣੀ ਹੋਈ ਹੈ ਤਿਨਕੇ ਮੁਖ ਦੁਆਰਾ ਉਹਨਾਂ ਦੇ ਮੁਖ ਦੇ ਦੁਆਰਾ ਮੁਖ ਦੇ ਰਾਹੀ ਜਿਸਕੇ ਪੜਬੇ ਪ੍ਰੇਮ ਤੇ ਜਿਹਨਾਂ ਸ਼ਬਦਾਂ ਨੇ ਪ੍ਰੇਮ ਦੇ ਨਾਲ ਪੜਿਆ ਹੋਇਆ ਭੌਜਲ ਨਿਸਤਾਰਾ ਆ ਜਿਹੜਾ ਸੰਸਾਰ ਸਮੁੰਦਰ ਜਿਹਦੇ ਵਿੱਚ ਭੈ ਰੂਪੀ ਡਰ ਰੂਪੀ ਜਲ ਤੋਂ ਵਿਸ਼ੇਸ਼ ਕਰਕੇ ਪਾਰ ਉਤਾਰਾ ਹੁੰਦਾ ਹੈ ਸੁਣਿਆ ਪੜਾ ਮੇਰੋ ਪਿਤਾ ਇਹਨਾਂ ਸ਼ਬਦਾਂ ਨੂੰ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਪੜ੍ਹਦੇ ਵੀ ਹੈ ਤੇ ਹੋਰਨਾਂ ਪਾਸੋਂ ਸੁਣਦੇ ਵੀ ਹੈ ਮਨ ਪ੍ਰੇਮ ਵਿਸਾਲਾ ਮਨ ਦੇ ਵਿੱਚ ਬਹੁਤਾ ਪ੍ਰੇਮ ਕਰਕੇ ਗਾਏ ਰਬਾਬੀ ਤਿੰਨੋ ਢਿੱਗ ਉਹਨਾਂ ਦੇ ਕਹਿੰਦੇ ਹਜ਼ੂਰੀ ਵਿੱਚ ਬੈਠ ਕੇ ਜਿਹੜੇ ਰਬਾਬੀ ਹਨ ਕੀਰਤਨੀ ਇਹ ਸ਼ਬਦ ਗਾਉਂਦੇ ਹੈ ਦੋਵੇਂ ਸਮੇਂ ਕਹਿੰਦੇ ਦੀਵਾਨ ਲੱਗਦਾ ਦੋਵੇਂ ਸਮੇਂ ਕਹਿੰਦੇ ਇੱਜ਼ਤ ਹੋ ਕੇ ਜਿਹੜੇ ਰਾਗੀ ਹੈ ਸ਼ਬਦਾਂ ਨੂੰ ਗਾਉਂਦੇ ਹੈ ਸ੍ਰੀ ਸਤਿਗੁਰ ਨਾਨਕ ਆਵੈ ਬਾਕੀ ਜੋ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਹੁਣ ਵੈਕੁੰਠ ਪਧਾਰੇ ਉਹ ਤਾਂ ਵੀ ਸੱਚਖੰਡ ਨੂੰ ਚਲੇ ਗਏ ਨੇ ਨਿਜ ਸਥਾਨ ਨਿਜ ਜੋਤ ਦੇ ਆਪਣੇ ਸਥਾਨ ਤੇ ਆਪਣੀ ਜਿਹੜੀ ਮਹਾਨ ਜੋਤ ਦੇ ਕੇ ਮਮ ਪਿਤਾ ਬਿਠਾਰੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਨੂੰ ਉਹਨਾਂ ਨੇ ਬਿਠਾ ਦਿੱਤਾ ਹੋਇਆ ਤਿੰਨੋ ਨਿਕਟ ਤੇ ਕੰਠ ਕਰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਮੈਂ ਇਹ ਜਿਹੜੇ ਸ਼ਬਦ ਆ ਜਵਾਨੀ ਕੰਠ ਕਰ ਲਏ ਬਹੁ ਸੁਣਤ ਰਹੰਤੀ ਬਹੁਤ ਵਾਰੀ ਇਹ ਸ਼ਬਦਾਂ ਨੂੰ ਮੈਂ ਸੁਣਦੀ ਰਹਿੰਦੀ ਸੀ ਹਮੇਸ਼ਾ ਸਤਿਗੁਰ ਗਿਰਾ ਪ੍ਰਚਾਰ ਤੇਹੇ ਕਿਉਂਕਿ ਮੇਰੇ ਪਿਤਾ ਦੀ ਹਜ਼ੂਰੀ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੀ ਪ੍ਰਚਾਰ ਹੁੰਦਾ ਹੈ ਗਨ ਕਿਲ ਵਿਖ ਹੰਤੀ ਇਹ ਬਾਣੀ ਹੈ ਸਮੂਹ ਪਾਪਾਂ ਨੂੰ ਲਾਸ ਕਰਨ ਵਾਲੀ ਬ੍ਰਹਮਣ ਕੈਲੀ ਕਾਦ ਕੰਜਕਾਣ ਚਾਰੀ ਕਾ ਦਾਨ ਕਿਸੇ ਬ੍ਰਹਮਣ ਬ੍ਰਹਮ ਗਿਆਨੀ ਨੂੰ ਮਾਰਨ ਦਾ ਜਿਹੜਾ ਕੋਈ ਮਹਾਨ ਪਾਪ ਹੈ ਇਹਨੂੰ ਕਿਲਵਖ ਕਿਹਾ ਗਿਆ ਹੈ ਕੈਲੀ ਇਸੇ ਤਰ੍ਹਾਂ ਜਿਹੜੀ ਕੋਈ ਕਪਲਾ ਗਊ ਹੈ ਉਹਨੂੰ ਮਾਰਨ ਦਾ ਬੱਜਰ ਪਾਪ ਕਿਲਵਖ ਅਤੇ ਜਿਹੜੀ ਬਿਨਾਂ ਕਿਸੇ ਕਸੂਰ ਤੋਂ ਲੜਕੀ ਨੂੰ ਮਾਰਨਾ ਹੈ ਇਹਨੂੰ ਵੀ ਬੱਜਰ ਪਾਪ ਕਿਹਾ ਹੈ। ਅੱਜ ਕੱਲ੍ਹ ਤਾਂ ਇਹ ਬੱਜਰ ਪਾਪ ਬਹੁਤ ਹੀ ਗਲਤ ਰੂਪ ਵਿੱਚ ਹੋ ਰਿਹਾ, ਪੈਸੇ ਦੇ ਦੇ ਕੇ ਲੜਕੀਆਂ ਨੂੰ ਮਾਰਿਆ ਜਾ ਰਿਹਾ, ਪੇਟ ਵਿੱਚ ਹੀ ਮਸਾਲੇ ਮਸੂਲੇ ਪਾ ਪੂ ਕੇ। ਇਹਦਾ ਕੋਈ ਪਾਪ ਨਹੀਂ ਸਮਝਿਆ, ਜਿਹਦਾ ਬੱਜਾ ਪਾਪ ਹੈ ਫਿਰ ਜਦੋਂ ਕੋਈ ਫਿਰ ਉਹ ਇਹੋ ਜਿਹੀ ਹੱਤਿਆ ਕਰਕੇ ਕੋਈ ਦੁੱਖ ਕਲੇਸ਼ ਆਉਂਦੇ ਚੱਕਰ ਪੈਂਦਾ ਫਿਰ ਭੱਜਦੇ ਇੱਧਰ ਉੱਧਰ ਨੂੰ ਵੀ ਪਤਾ ਨਹੀਂ ਕੀ ਮਾੜਾ ਹੋ ਗਿਆ, ਵੀ ਇੱਦਾਂ ਹੋਰ ਮਾੜਾ ਕੀ ਹੋਣਾ ਜੇ ਤੁਹਾਡਾ ਕੋਈ ਗਲ ਮਰਦਨ ਤੁਹਾਨੂੰ ਪੇਟ ਵਿੱਚ ਮਾਰੇ ਫਿਰ ਪਤਾ ਚੱਲੇ ਵੀ ਕੋਈ ਹੋਇਆ ਕਿ ਨਹੀਂ ਹੋਇਆ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਹੈ ਵੀ ਜਿਹੜਾ ਬਿਨਾਂ ਗੁਨਾਹ ਤੋਂ ਲੜਕੀ ਨੂੰ ਮਾਰਨਾ ਇਹ ਬੱਜਰ ਪਾਪ ਇਹਨੂੰ ਕਿਲਵ ਕਿਹਾ ਹੈ। ਇਸ ਤਰ੍ਹਾਂ ਅਣਚਾਰੀ ਕਾ ਧਾਨ ਅੱਗੇ ਜਿਹੜਾ ਜਿਹਦਾ ਕੋਈ ਗੁਰੂ ਪੀਰ ਨਹੀਂ, ਜਿਹੜਾ ਕਰਤੱਵ ਵਿਹਾਰ ਨਹੀਂ ਚੰਗਾ ਹੈ, ਸਾਰਾ ਕੰਮ ਮਾੜੇ ਆ, ਚਮੜਾ ਚਮੜਾ ਵੇਚਦਾ, ਤੰਬਾਕੂ ਵੇਚਦਾ ਹੈ, ਮਾਸ ਸ਼ਰਾਬ ਵੇਚ ਕੇ ਫਿਰ ਪੈਸੇ ਕਰਦਾ ਇਕੱਠੇ, ਇਹੋ ਜਿਹਾ ਜਿਹੜਾ ਕਹਿੰਦੇ ਮਾੜੇ ਕੰਮ ਕਰਕੇ ਕਰਤੱਵ ਕਰਕੇ ਕੋਈ ਧਨ ਪਦਾਰਥ ਇਕੱਠਾ ਕੀਤਾ, ਉਹਦੇ ਘਰ ਦਾ ਜਿਹੜਾ ਕਹਿੰਦੇ ਭੋਜਨ ਖਾ ਲੈਣਾ ਹੈ, ਛਕ ਲੈਣਾ ਹੈ, ਇਹ ਵੀ ਬਹੁਤ ਵੱਡਾ ਬੱਜਰ ਪਾਪ ਹੈ। ਇਸ ਕਰਕੇ ਕਹਿੰਦੇ ਇਹ ਜਿਹੜੇ ਚਾਰੇ ਬੱਜਰ ਪਾਪ ਇਹਨਾਂ ਨੂੰ ਨਾਸ ਕਰਨ ਵਾਲੀ ਹੈ ਗੁਰਬਾਣੀ। ਸੇਵਤ ਸਿੱਖ ਅਨੇਕ ਹੈ, ਹਾਂ ਮੇਰੇ ਪਿਤਾ ਦੀ ਹਜ਼ੂਰੀ ਵਿੱਚ ਰਹਿ ਕੇ ਉਹਨਾਂ ਨੇ ਅਨੇਕਾਂ ਸਿੱਖ ਸੇਵਕ ਸੇਵਾ ਕਰਦੇ ਹੈ, ਜਿਨਕੇ ਵੱਡ ਭਾਗਾ ਉਹਨਾਂ ਦੇ ਸੰਸਾਰ ਦੇ ਵਿੱਚ ਕੋਈ ਚੰਗੇ ਵੱਡੇ ਭਾਗ ਹਨ। ਸਰਬ ਵਿਕਾਰਨ ਤਿਆਗ ਕੈ, ਸਾਰੇ ਜਿਹੜੇ ਮਾੜੇ ਵਿਕਾਰ ਹੈ ਮਾੜੇ ਫੁਰਨੇ ਉਹਨਾਂ ਨੂੰ ਛੱਡ ਕੇ ਮਨ ਸਿਮਰਨ ਉਹਦੇ ਮਨ ਸਿਮਰਨ ਕਰਨ ਵਿੱਚ ਸਾਵਧਾਨ ਹੋਇਆ, ਜਾਗਿਆ ਹੋਇਆ, ਲੱਗਿਆ ਹੋਇਆ, ਸੁੱਤਾ ਨਹੀਂ ਹੈ। ਸੁਨਤ ਅਮਰ ਬੋਲੇ ਬਾਹਰ, ਬੀਬੀ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਫਿਰ ਬੋਲੇ, ਦੋਹਿਤਾ ਸੁਣ ਲੀਜੈ, ਮੇਰੀ ਧੀ ਵਕਤ ਮੇਰੀ ਬੇਟੀ ਵਕਤ ਨੂੰ ਇਹ ਤੂੰ ਸੁਣ ਲੈ ਧਿਆਨ ਨਾਲ, ਮੇਰੇ ਪਰ ਉਪਕਾਰ ਇਹੋ, ਮੇਰੇ ਉੱਪਰ ਵੀ ਤੂੰ ਇਹ ਜਿਹੜਾ ਪਰ ਉਪਕਾਰ ਕਰ, ਕਰਨਾ ਕਰ ਕੀਜੈ, ਕਿਰਪਾ ਕਰਕੇ ਤਰਸ ਕਰਕੇ ਕਰ, ਲੇਹੋ ਸੰਗ ਤਹਿ ਕੋ ਚਲਹੋ, ਕਹਿੰਦੇ ਮੈਨੂੰ ਨਾਲ ਲੈ ਕੇ ਉੱਥੇ ਖਡੂਰ ਸਾਹਿਬ ਵੱਲ ਨੂੰ ਚੱਲ, ਦੇਹੋ ਮੋਹ ਮਿਲਾਈ, ਜਿਹੜੇ ਪੂਰੇ ਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮੈਨੂੰ ਮਿਲਾ ਲੈ, ਦਰਸ਼ਨ ਕੀ ਪਿਆਸਾ ਲੱਗੀ, ਕਿਉਂਕਿ ਜਦੋਂ ਦਾ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ ਉਦੋਂ ਤੋਂ ਲੈ ਕੇ ਮੈਨੂੰ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦਰਾਰ ਕਰਨ ਦੀ ਚਾਹ ਆਸਾ ਲੱਗੀ ਹੋਈ ਹੈ, ਅਬ ਰਹਿਓ ਨਾ ਜਾਈ, ਧੀਏ ਬੇਟੀਏ ਦਰਸ਼ਨ ਕੀਤੇ ਵੀ ਤੂੰ ਮੈਥੋਂ ਰਿਹਾ ਨਹੀਂ ਜਾ ਸਕਦਾ ਹੈ, ਬਿਰਧ ਅਨਾਥ ਅਜਾਨ ਮੈਂ, ਕਿਉਂਕਿ ਮੈਂ ਇਸ ਵੇਲੇ ਬਿਰਧ ਹੋ ਚੁੱਕੀ ਹਾਂ, ਮੈਂ ਅਨਾਥ ਹੈ, ਕੋਈ ਮਾਲਕ ਨਹੀਂ ਹੈ ਮੇਰਾ ਤੇ ਅਣਜਾਣ ਬੇਸਮਝ ਹਾਂ ਮੈਂ, ਸਮਰੱਥ ਤੇ ਹੀਨਾ, ਬਾਕੀ ਮੈਂ ਸਮਰੱਥਾ ਤੋਂ ਸ਼ਕਤੀ ਤੋਂ ਵੀ ਰਹਿਤ ਹੈ, ਮਰਤ ਮੋਹ ਜੀਵਾਏ ਹੈ, ਇਸ ਕਰਕੇ ਕਹਿੰਦੇ ਮੈਨੂੰ ਮਰੇ ਨੂੰ ਤੂੰ ਜੀਵਾਲ ਦੇਵੇਂਗੀ, ਹੇ ਸੁਤਾ ਪ੍ਰਬੀਨਾ, ਸਿਆਣੀ ਲੜਕੀ ਬਾਤ ਸੁਣ, ਅਮਰੋ ਤੇ ਪੁੰਨ ਭਨਿਓ, ਇਸ ਤਰ੍ਹਾਂ ਅਮਰਦਾਸ ਜੀ ਤੋਂ ਸੁਣ ਕੇ ਬੀਬੀ ਅਮਰੋਨੀ ਨੇ ਫੇਰ ਕਿਹਾ ਹੈ, ਤੁਮ ਬਿਰਦ ਹਮਾਰੇ, ਤੁਸੀਂ ਸਾਡੇ ਘਰ ਦੇ ਬਜ਼ੁਰਗ ਹੋ, ਕਿਉਂ ਨਹ ਮਾਨੋ ਬੈਨ ਕੋ, ਬਜ਼ੁਰਗਾਂ ਦਾ ਮੈਂ ਬਚਨ ਕਿਉਂ ਨਹੀਂ ਮੰਨਾ ਗੀ, ਮੈਂ ਬਿਨਾਂ ਵਿਚਾਰੇ, ਮੈਂ ਤਾਂ ਬਿਨਾਂ ਵਿਚਾਰ ਤੋਂ ਹੀ ਤੁਹਾਡਾ ਬਚਨ ਮੰਨਾ ਗੀ, ਮੋ ਕਹੋ ਸਸੁਰ ਸੁਥਾਨ ਹੋ, ਕੇ ਸੰਸਾਰੀ ਸੰਬੰਧ ਕਰਕੇ ਮੇਰੇ ਤੁਸੀਂ ਸਹੁਰੇ ਦੇ ਥਾਂ ਲੱਗਦੇ, ਮੇਰੇ ਸਹੁਰਾ ਹੋ, ਸਮ ਪਿਤਾ ਵਿਚਾਰਾਂ, ਮੈਂ ਤਾਂ ਤੁਹਾਨੂੰ ਆਪਣੇ ਪਿਤਾ ਦੇ ਸਮਾਨ ਹੀ ਵਿਚਾਰਦੀ ਹਾਂ ਸੋਚਦੀ ਹਾਂ, ਇੱਕ ਪਰੰਤ ਮੈਂ ਡਰਤ ਹਾਂ, ਤਾਂ ਵੀ ਕਹਿੰਦੇ ਇੱਕ ਮੈਂ ਇਸ ਤਰ੍ਹਾਂ ਡਰਦੀ ਪੈ ਕਰਦੀ ਹਾਂ, ਪ੍ਰੰਤ ਕਹੋ ਤਾਂ ਕਹੋ ਤਾਂ ਵੀ ਕਹੋ ਇਸ ਤਾਂ ਵੀ ਇੱਕ ਮੈਂ ਪਾਸੇ ਤੋਂ ਡਰਦੀ ਹਾਂ, ਬਿਨ ਕਹੇ ਪਧਾਰਾਂ, ਇਹ ਆਪਣੇ ਪਿਤਾ ਦੇ ਕਹੇ ਤੋਂ ਬਗੈਰ ਜਿਹੜਾ ਉਹਨਾਂ ਦੀ ਹਜ਼ੂਰੀ ਚੱਲਣਾ ਉਧਰੋਂ ਮੈਂ ਜ਼ਰੂਰ ਡਰਦੀ ਹਾਂ, ਪਿਤ ਸਤਿਗੁਰ ਕੋ ਆਦਬ ਸੋ, ਜਿਹੜੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਹੈ ਉਹ ਸਤਿਗੁਰੂ ਹੈ ਉਹਨਾਂ ਦੇ ਆਦਰ ਸਤਿਕਾਰ ਨਾਲ ਦਰਸੋ ਦਰਸ਼ਨ ਹਾਂ ਮੈਂ ਜਿਹੜੇ ਦਰਸ਼ਨ ਉਹਨਾਂ ਦਰਸ਼ਨਾਂ ਕੀ ਕਰਦੀ ਹਾਂ ਆਦਰ ਸਤਿਕਾਰ ਨਾਲ ਤਿੰਨ ਰਜਾਏ ਮੈਂ ਨਿਤ ਰਹਾਂ ਫਿਰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਦੀ ਅਗਾਗਿਆ ਵਿੱਚ ਮੈਂ ਹਮੇਸ਼ਾ ਰਹਿੰਦੀ ਹਾਂ ਬਹੁ ਕਰੋ ਪ੍ਰਸੰਨ ਅਗਾਗਿਆ ਵਿੱਚ ਰਹਿ ਕੇ ਆਪਣੇ ਪਿਤਾ ਨੂੰ ਬੜਾ ਪ੍ਰਸੰਨ ਰੱਖਦੀ ਹਾਂ ਕਰਦੀ ਹਾਂ ਜਾਵੋ ਨਿਕਟ ਨਾ ਬਿਨ ਕਹੇ ਹੇ ਅਮਰਦਾਸ ਸਾਹਿਬ ਜੀ ਪਿਤਾ ਗੁਰੂ ਅੰਗਦ ਸਾਹਿਬ ਦੇ ਕਹੇ ਤੋਂ ਬਗੈਰ ਮੈਂ ਉਹਨਾਂ ਦੇ ਕੋਲ ਨਹੀਂ ਜਾਂਦੀ ਹਾਂ ਬਿਨ ਵਿਦਾ ਨਾ ਆਵਾਂ ਜਿੰਨਾ ਚਿਰ ਮੈਨੂੰ ਉਹ ਜਾਣ ਦੀ ਆਗਿਆ ਨਹੀਂ ਦਿੰਦੇ ਵਿਦੌਗੀ ਨਹੀਂ ਦਿੰਦੇ ਉਹਨਾਂ ਚਿਰ ਮੈਂ ਖਡੂਰ ਸਾਹਿਬ ਤੋਂ ਇੱਥੇ ਨਹੀਂ ਆਉਂਦੀ ਹਾਂ ਰਿਸ ਕਰ ਕੁਛ ਨਹਿ ਕਬਰ ਕਹਿ ਮੈਂ ਭੈ ਕਰਦੀ ਹਾਂ ਵੀ ਮੇਰੇ ਪਿਤਾ ਜੀ ਕੋਈ ਨਰਾਜੀ ਕਰਕੇ ਮੈਨੂੰ ਕੋਈ ਐਸਾ ਬਚਨ ਨਾ ਕਹਿ ਦੇਣ ਜਾਂ ਤੇ ਡਰ ਪਾਵਾਂ ਇਸ ਕਰਕੇ ਹੇ ਬਜ਼ੁਰਗ ਅਮਰਦਾਸ ਸਾਹਿਬ ਜੀ ਮੈਂ ਡਰ ਪਾਉਂਦੀ ਹਾਂ ਡਰਦੀ ਹਾਂ ਸੁਣ ਬੋਲੇ ਸ੍ਰੀ ਅਮਰ ਜੀ ਇਸ ਤਰ੍ਹਾਂ ਬੀਬੀ ਅਮਰ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਤੂੰ ਮਤ ਕਰ ਚਿੰਤਾ ਲੱਗੇ ਬੀਬੀ ਤੂੰ ਮਤਾਂ ਕੋਈ ਚਿੰਤਾ ਕਰ ਅੰਤਰ ਜਾਮੀ ਘਟਨ ਕੇ ਗੁਰੂ ਅੰਗਦ ਸਾਹਿਬ ਜੀ ਤਾਂ ਸਾਰਿਆਂ ਦੇ ਹਿਰਦਿਆਂ ਦੇ ਅੰਦਰਲੀਆਂ ਜਾਣਨ ਵਾਲੇ ਹਨ ਹੋਏ ਜੇ ਭਗਵੰਤਾ ਪਰਮੇਸ਼ਰ ਵੀ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਫਿਰ ਉਹਨਾਂ ਨੇ ਕੀ ਕਹਿਣਾ ਤੈਨੂੰ ਤੋ ਨਾ ਕਰੇ ਮਨ ਭੰਗ ਕੋ ਤਾਂ ਜਿਹੜਾ ਸਾਡਾ ਮਨ ਹੈ ਤੇ ਤੇਰਾ ਮਨ ਹੈ ਉਹ ਕਹਿੰਦੇ ਕੋਈ ਐਸਾ ਵਚਨ ਕਰਕੇ ਉਪਰਾਮ ਨਹੀਂ ਕਰਨਗੇ ਹੇ ਰਹਿਮਾਨ ਪ੍ਰੇਮਾ ਹਾਂ ਮੇਰੇ ਮਨ ਦਾ ਤੇਰੇ ਅੰਦਰਲਾ ਪ੍ਰੇਮ ਦੇਖਣਗੇ ਉਹ ਦਾਸ ਜਾਨ ਢਿੱਗ ਰੱਖ ਹੈ ਮੈਨੂੰ ਆਪਣਾ ਗੁਰੂ ਘਰ ਦਾ ਦਾਸ ਜਾਣ ਕੇ ਆਪਣੇ ਕੋਲ ਹੀ ਰੱਖ ਲੈਣਗੇ ਦਹਿ ਹੈ ਮਗ ਛੇਨਾ ਹਾਂ ਇਸ ਤਰ੍ਹਾਂ ਜਿਹੜਾ ਕਲਿਆਣ ਦਾ ਰਸਤਾ ਮੈਨੂੰ ਬਖਸ਼ ਦੇਣਗੇ ਬਿਰਧ ਬਿਨੈ ਸੁਨ ਦੀਨ ਕੀ ਇਸ ਤਰ੍ਹਾਂ ਕਹਿੰਦੇ ਬਜ਼ੁਰਗ ਅਮਰਦਾਸ ਦੀਨਤਾ ਵਾਲੀ ਨਿਮਰਤਾ ਵਾਲੀ ਬੇਨਤੀ ਸੁਣ ਕੇ ਅਮਰੋ ਕਰ ਤਿਆਰੀ ਬੀਬੀ ਅਮਰੋ ਜੀ ਨੇ ਇਸ ਤਰ੍ਹਾਂ ਖਡੂਰ ਸਾਹਿਬ ਵੱਲ ਨੂੰ ਜਾਣ ਦੀ ਤਿਆਰੀ ਕਰ ਲਈ ਜੀਵਰ ਲੀਏ ਹਕਾਰ ਕੈ ਉਸ ਵੇਲੇ ਜਿਹੜੇ ਕੋਈ ਮਹਿਰੇ ਹਨ ਉਹ ਕਹਿੰਦੇ ਸਦ ਲਏ ਹਨ ਚੜ ਕਰ ਅਸਵਾਰੀ ਇਸ ਤਰ੍ਹਾਂ ਪਾਲਕੀ ਦੀ ਅਸਵਾਰੀ ਚੜ ਗਈ ਹੈ ਪਾਲਕੀ ਤੇ ਬੈਠ ਗਈ ਹੈ ਚੱਲੇ ਪੰਥ ਸੁਭ ਸਗਨ ਤੇ ਜਦੋਂ ਰਸਤੇ ਵਿੱਚ ਚੱਲੇ ਹੈ ਚੰਗੇ ਕਹਿੰਦੇ ਸਗਨ ਹੋਏ ਸੁਭ ਵਹੀ ਸਮੀਰਾ ਕੀ ਹੈ ਜਦੋਂ ਚੱਲੇ ਹੈ ਉਦੋਂ ਚੰਗੀ ਜਿਹੜੀ ਠੰਡੀ ਠੰਡੀ ਹਵਾ ਚੱਲੀ ਹੈ ਪਰਖਤ ਹਰਖਤ ਚਿੱਤ ਮਹਿ ਸਗਨਾਂ ਨੂੰ ਕਹਿੰਦੇ ਪਰਖ ਕੇ ਚਿੱਤ ਵਿੱਚ ਅਮਰਦਾਸ ਸਾਹਿਬ ਜੀ ਖੁਸ਼ ਹੋ ਰਹੇ ਹੋਏ ਕਾਜ ਗਹੀਰਾ ਜਿਹੜਾ ਮਹਾਨ ਵੱਡਾ ਕੰਮ ਸੀ ਨਾ ਪੂਰੇ ਗੁਰੂ ਧਾਰਨ ਦਾ ਉਹਨਾਂ ਦੀ ਹਜ਼ੂਰੀ ਵਿੱਚ ਵੀ ਹੋ ਜਾਏਗਾ ਸਨੇ ਸਨੇ ਮਾਰਗ ਚੱਲੇ ਇਸ ਤਰ੍ਹਾਂ ਕਹਿੰਦੇ ਹੌਲੀ ਹੌਲੀ ਰਸਤੇ ਵਿੱਚ ਚੱਲੇ ਨੇ ਇੱਕ ਗ੍ਰਾਮ ਖਡੂਰਾ ਦੇਖਿਆ ਵੀ ਖਡੂਰ ਸਾਹਿਬ ਨਗਰ ਆ ਪਹੁੰਚੇ ਹਾਂ ਬੀਬੀ ਅਮਰੋ ਤਬ ਕਹਿਓ ਬੀਬੀ ਅਮਰੋ ਨੇ ਉਹ ਕਿਹਾ ਹੈ ਪਿਤ ਸਤਿਗੁਰ ਪੂਰਾ ਮੇਰੇ ਜਿਹੜੇ ਪਿਤਾ ਉਹ ਪੂਰੇ ਸਤਿਗੁਰੂ ਹੈ ਗ੍ਰਾਮ ਨਿਕਟ ਤੁਮ ਬੈਠੀਏ ਹੇ ਅਮਰਦਾਸ ਸਾਹਿਬ ਬਜ਼ੁਰਗ ਜੀ ਤੁਸੀਂ ਆ ਜਿਹੜਾ ਖਡੂਰ ਸਾਹਿਬ ਨਗਰ ਦੇ ਨੇੜੇ ਬਾਹਰ ਹੀ ਬੈਠ ਜਾਈਏ ਮੈਂ ਜਾਉਂ ਅਗਾਰੀ ਮੈਂ ਅੱਗੇ ਪਹਿਲਾਂ ਉਹਨਾਂ ਦੇ ਕੋਲ ਚਲੀ ਜਾਵਾਂਗੀ ਵੇਖ ਸੁਭਾਵ ਸਤਿਗੁਰੂ ਕੋ ਆਪਣੇ ਪਿਤਾ ਸਤਿਗੁਰੂ ਦਾ ਸੁਭਾਵ ਵੇਖਾਂਗੀ ਪੁੰਨ ਲੇ ਹੰਕਾ ਹਕਾਰੀ ਉਹਨਾਂ ਨੇ ਆਗਿਆ ਦੇ ਦਿੱਤੀ ਫਿਰ ਤੁਹਾਨੂੰ ਵੀ ਇਹ ਸਦ ਲਵਾਂਗੀ ਉਹਨਾਂ ਦੇ ਕੋਲ ਆਗਿਆ ਕਰਹਿ ਪ੍ਰਸੰਨ ਹੋਏ ਜਦੋਂ ਪਿਤਾ ਸਤਿਗੁਰੂ ਜੀ ਪ੍ਰਸੰਨ ਹੋ ਕੇ ਆਗਿਆ ਕਰਨਗੇ ਪੁੱਛੋ ਜਬ ਜਾਈ ਉਹਨਾਂ ਦੇ ਕੋਲ ਮੈਂ ਜਾ ਕੇ ਪੁੱਛਾਂਗੀ ਮਹਾਰਾਜ ਮੇਰੇ ਸਹੁਰਾ ਅਮਰਦਾਸ ਜੀ ਤੁਹਾਡੀ ਹਜ਼ੂਰੀ ਵਿੱਚ ਆਏ ਹੈ ਮਿਲੋ ਬਹੁਰ ਢਿੱਗ ਰਹੋ ਤਿੰਨ ਜਦੋਂ ਉਹਨਾਂ ਨੇ ਆਗਿਆ ਦੇ ਦਿੱਤੀ ਫਿਰ ਤੁਸੀਂ ਮਿਲੇ ਹੋ ਤੇ ਉਹਨਾਂ ਦੇ ਕੋਲ ਹੀ ਭਾਵੇਂ ਰਹਿ ਪਏ ਹੋ ਲੱਖ ਚਲੋ ਨਰਜਾਈ ਇਸ ਤਰ੍ਹਾਂ ਵੀ ਉਹ ਜਾਣ ਕੇ ਆਗਿਆ ਵਿੱਚ ਤੁਸੀਂ ਚੱਲੋ ਤੇ ਮੈਂ ਚੱਲਾਂਗੀ ਇਮ ਧੀਰਜ ਦੇ ਕਰ ਭਲੇ ਇਸ ਤਰ੍ਹਾਂ ਆਪਣੇ ਸਹੁਰੇ ਅਮਰਦਾਸ ਸਾਹਿਬ ਨੂੰ ਚੰਗੀ ਤਰ੍ਹਾਂ ਧੀਰਜ ਹੌਸਲਾ ਦੇ ਕੇ ਚੱਲ ਗਈ ਅਗਾਰੇ। ਆ ਬੀਬੀ ਅਮਰੋ ਅੱਗੇ ਪਹਿਲਾਂ ਹੀ ਚਲੀ ਗਈ ਪਿਤਾ ਸਤਿਗੁਰੂ ਦੀ ਹਜ਼ੂਰੀ ਵਿੱਚ, ਪਿਤਾ ਸਾਧ ਹਿਤ ਕਰ ਮਿਲੀ। ਆਪਣੇ ਪਿਤਾ ਗੁਰੂ ਅੰਗਦ ਸਾਹਿਬ ਦੇ ਨਾਲ ਬੜਾ ਪ੍ਰੇਮ ਪਿਆਰ ਕਰਕੇ ਮਿਲੀ ਜੁੜੀ, ਵੱਡ ਸ਼ਰਧਾ ਧਾਰੇ। ਹਾਂ, ਬੜੀ ਸ਼ਰਧਾ ਧਾਰ ਕੇ ਘਰ ਅੰਤਰ ਬੈਠੀ ਨਿਕਟ। ਸਵੇਰੇ ਘਰ ਦੇ ਅੰਦਰ ਜਾ ਕੇ ਗੁਰੂ ਅੰਗਦ ਸਾਹਿਬ ਪਿਤਾ ਦੇ ਕੋਲ ਬੈਠ ਗਈ ਹੈ। ਗੁਰ ਅੰਤਰ ਜਾਮੀ, ਇੱਧਰ ਗੁਰੂ ਅੰਗਦ ਸਾਹਿਬ ਜੀ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੈ। ਕਹਿਓ ਬੁਲਾਇਓ ਤੁਝ ਨਹੀਂ। ਆ ਸਹਿਜੇ ਕਿਹਾ, ਇਸ ਪੁੱਤਰੀ ਤੈਨੂੰ ਤਾਂ ਬੁਲਾਇਆ ਨੀ, ਸਦਿਆ ਹੈ ਨਹੀਂ ਸੀ, ਆਈ ਕਿਸ ਕਾਮੀ। ਬਿਨਾਂ ਬੁਲਾਏ ਤੂੰ ਕਿਸ ਕੰਮ ਤੂੰ ਆ ਗਈ ਆਪੇ ਹੀ। ਬਨਹਿ ਨਾ ਆਵਨ ਬਿਨ ਭਨੇ, ਪੁੱਤਰੀ ਸਾਡੇ ਕਹੇ ਤੋਂ ਬਗੈਰ ਤੇਰਾ ਸਹੁਰੇ ਘਰ ਤੋਂ ਇੱਥੇ ਪੇਕੇ ਘਰ ਆਉਣਾ ਬਣਦਾ ਨਹੀਂ ਹੈ। ਕਿਉਂ ਚੱਲ ਕਰ ਆਏ? ਇਸ ਕਰਕੇ ਤੁਸੀਂ ਇਸ ਪੁੱਤਰੀ ਕਿਉਂ ਚੱਲ ਕੇ ਆ ਗਏ ਬਿਨਾਂ ਕਹੇ ਤੋਂ? ਜਿਨਹੋ ਸੰਗ ਆਨਿਓ ਹੋ ਤੋ, ਨਾਲ ਇਹ ਵੀ ਕਿਹਾ ਵੀ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਲੈ ਕੇ ਆਉਂਦਾ ਹੋਇਆ ਤਿਸ ਕਿਉਂ ਨਹਿ ਲਿਆਏ? ਉਹਨਾਂ ਨੂੰ ਫਿਰ ਆਪਣੇ ਨਾਲ ਕਿਉਂ ਕਿ ਲੈ ਕੇ ਆਏ? ਜਦੋਂ ਆਏ ਗਏ ਤੇ ਨਾਲ ਵੀ ਲੈ ਕੇ ਆਉਣਾ ਸੀ, ਬਾਹਰ ਕਿਉਂ ਬਿਠਾਏ? ਕਹਿਓ ਜੋਰ ਕਰ ਜਾਏ ਮੈਂ। ਉਸ ਵੇਲੇ ਹੱਥ ਜੋੜ ਕੇ ਇਸ ਪੁੱਤਰੀ ਨੇ ਕਿਹਾ ਕਿ ਮਾਰਾ ਮੈਂ ਹੁਣੇ ਜਾ ਕੇ ਆਨਹ ਅਬ ਪਾਸਾ, ਮਾਰਾ ਉਹਨਾਂ ਬਜ਼ੁਰਗਾਂ ਨੂੰ ਆਪ ਜੀ ਦੀ ਹਜ਼ੂਰੀ ਵਿੱਚ ਆਪਦੇ ਕੋਲ ਲੈ ਆਨੀ ਹਾਂ। ਆਇਸ ਬਿਨ ਨਹਿ ਮਿਲ ਸਕੈ, ਕਿਉਂਕਿ ਆਪ ਜੀ ਦੀ ਆਗਿਆ ਤੋਂ ਬਗੈਰ ਮਾਰਾ ਉਹ ਮਿਲ ਨਹੀਂ ਸਕਦੇ। ਬਹੁਤ ਧਰੇ ਹੁਲਾਸਾ, ਮਾਰਾ ਉਹ ਜਿਹੜੇ ਬਜ਼ੁਰਗ ਹੈ ਮਨ ਦੇ ਵਿੱਚ ਆਪ ਨੂੰ ਮਿਲਣ ਦਾ ਬੜਾ ਚਾਅ ਉਰਸ਼ਾ ਧਾਰ ਰਹੇ। ਗਈ ਆਪ ਹੀ ਉੱਠ ਬਾਹਰ ਆਗਿਆ ਲੈ ਕੇ, ਫਿਰ ਸੁਪਤਰੀ ਆਪ ਹੀ ਉੱਠ ਕੇ ਚਲੀ ਗਈ ਹੈ। ਤਿਸ ਜਾਏ ਹਕਾਰਾ, ਆਪਣੇ ਸਹੁਰੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਸਦਿਆ ਜਾ ਬੁਲਾਇਆ ਹੈ। ਹਿਰਦੇ ਆਨੰਦ ਬਿਲੰਦ ਧਰ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਹਿਰਦੇ ਵਿੱਚ ਬੜਾ ਭਾਰੀ ਆਨੰਦ ਧਾਰਦੇ ਰੱਖਦੇ ਹੋਏ ਪਹੁੰਚੋ ਦਰਬਾਰਾ। ਹਾਂ, ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਪਹੁੰਚ ਗਏ। ਦਰਸ਼ਨ ਕੀਨਸ ਜਾਏ ਕੈ, ਗੁਰੂ ਅੰਗਦ ਸਾਹਿਬ ਦੇ ਜਾ ਕੇ ਦਰਸ਼ਨ ਦਦਾਰ ਕੀਤੇ ਹੈ। ਮੁੱਖ ਕਮਲ ਵਿਕਾਸਾ, ਜਿਹੜਾ ਮੁੱਖ ਹੈ ਕਹਿੰਦੇ ਕਮਲ ਉਹ ਖੁਸ਼ੀ ਵਿੱਚ ਖਿੜ ਗਿਆ ਹੈ। ਰਾਗ ਦਵੈਸ਼ ਸੁਖ ਦੁੱਖ ਵਿਖੇ, ਜਿਹੜੀ ਰਾਗ ਮੋਹ ਵਿੱਚ ਦਵੈਸ਼ ਵਿੱਚ ਤੇ ਸੁਖ ਦੇ ਦੁੱਖ ਵਿੱਚ, ਬ੍ਰਿਤ ਜਿਨਹੋ ਉਦਾਸਾ, ਇਹਨਾਂ ਦੀ ਮਨ ਦੀ ਬਿਰਤੀ ਪਹਿਲਾਂ ਹੀ ਉਪਰਾਮ, ਅਸੀਂ ਬਹੁਤ ਖੁਸ਼ ਹੋ ਗਏ। ਲੱਖ ਸੰਸਾਰ ਸੰਬੰਧ ਕੋ, ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸੰਸਾਰੀ ਸੰਬੰਧ ਜਾਣ ਕੇ, ਹੋਏ ਸਤਿਗੁਰ ਠਾਡੇ, ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਖੜਿਆ ਹੋ ਗਏ। ਕੱਲ ਮਿਲਵੇ ਕਹੋ ਤਿਆਰ ਪੇ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਅਮਰਦਾਸ ਸਾਹਿਬ ਜੀ ਨੂੰ ਗੱਲ ਨਾਲ ਮਿਲਣ ਵਾਸਤੇ ਤਿਆਰ ਹੋ ਗਏ। ਪੱਟ ਤੇ ਕਰ ਕਾਢੇ, ਜਿਹੜਾ ਕੋਈ ਬਸਤਰਪੁਰ ਦੀ ਲਿਆ ਸੀ ਉਸ ਤੋਂ ਹੱਥ ਜੇ ਬਾਹਰ ਕੱਢੇ, ਵੀ ਗੱਲ ਲਾ ਕੇ ਮਿਲੀਏ ਜੁੜੀਏ। ਚਰਨ ਗਹੇ ਸ੍ਰੀ ਅਮਰ ਤਬ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦੇ ਜਾ ਕੇ ਚਰਨ ਫੜ ਲਏ। ਬੰਦਨ ਕੋ ਠਾਨੀ, ਨਮਸਕਾਰ ਕੀਤੀ ਹੈ ਚਰਨਾ ਤੇ, ਉਚਿਤ ਨਹੀਂ ਗਰ ਮਿਲਣ ਕੇ। ਉਸ ਵੇਲੇ ਹੱਥ ਜੋੜ ਕੇ ਕਿਹਾ, ਮਹਾਰਾ ਮੈਂ ਆਪ ਜੀ ਦੇ ਗੱਲ ਨਾਲ ਮਿਲਣ ਵਾਸਤੇ ਯੋਗਤਾ ਨਹੀਂ ਰੱਖਦਾ ਹਾਂ। ਲਿਹੋ ਦਾਸ ਪਛਾਣੀ, ਕਿਉਂਕਿ ਮੈਨੂੰ ਤਾਂ ਮਹਾਰਾ ਆਪਣੇ ਘਰ ਦਾ ਸੇਵਕ ਹੀ ਪਛਾਣ ਲਵੋ। ਕੁਸ਼ਲ ਸੇਮ ਸਭ ਪੁੱਛ ਕੇ, ਸਾਰੀ ਸੁੱਖ ਸਾਂਦ ਰਾਜੀ ਖੁਸ਼ੀ ਪੁੱਛ ਕੇ, ਨਿਜ ਨਿਕਟ ਬਿਠਾਇਓ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਕੋਲ ਕਰਕੇ ਬਿਠਾ ਲਿਆ ਹੈ। ਅਪਰ ਬਾਤ ਕੁਛ ਜਗਤ ਕੀ, ਹੋਰ ਜਿਵੇਂ ਸੰਸਾਰ ਦੀਆਂ ਗੱਲਾਂ ਬਾਤਾਂ ਥੋੜੀਆਂ ਬਹੁਤੀਆਂ ਹੁੰਦੀਆਂ। ਬੂਜਤ ਹਰ ਖਾਇਓ, ਖੁਸ਼ੀਆਂ ਹਨ ਪੁੱਛ ਕੇ ਖੁਸ਼ ਹੋ ਗਏ ਹਨ। ਕਿਤਕ ਸਮੋ ਬੀਤਿਓ ਜਬ ਹੈ, ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਿਆਂ ਕੋਈ ਸਮਾਂ ਲੰਘਿਆ ਹੈ। ਬੈਠੇ ਗੁਰ ਪਾਸੂ, ਹਾਂ ਸਤਿਗੁਰਾਂ ਦੇ ਪਾਸ ਬੈਠਿਆ ਹੋਇਆ। ਆਏ ਰਸੋਈਆ ਥਿਤ ਭਇਓ, ਇਹਨੂੰ ਜਿਹੜਾ ਲਾਂਗਰੀ ਸਿੱਖ ਆ ਕੇ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਥਿਤ ਹੋ ਗਿਆ। ਈਨਸ ਅਰਦਾਸੂ, ਇਸ ਤਰ੍ਹਾਂ ਖੜਿਆ ਕੋ ਕਿ ਉਸਨੇ ਅਰਦਾਸ ਬੇਨਤੀ ਕੀਤੀ, ਪ੍ਰਭ ਜੀ ਸਿੱਧ ਆਹਾਰ ਹੈ। ਪਰਮੇਸ਼ਰ ਗੁਰੂ ਅੰਗਦ ਸਾਹਿਬ ਜੀ ਗੁਰੂ ਕੇ ਲੰਗਰ ਵਿੱਚ ਵਿੱਚ ਭੋਜਨ ਤਿਆਰ ਹੈ। ਸੁਣ ਉੱਠੇ ਕਿਰਪਾਲਾ, ਲੰਗਰ ਤਿਆਰ ਹੈ। ਐਸਾ ਸੁਣ ਕੇ ਦਿਆਲੂ ਕਿਰਪਾਲੂ ਝਟਪਟ ਸਭਾ ਵਿੱਚੋਂ ਉੱਠ ਖੜੋਤੇ। ਬੁੱਢੇ ਆਦਿਕ ਸਿੱਖ ਸਭ, ਬਾਬਾ ਬੁੱਢਾ ਸਾਹਿਬ, ਭਾਈ ਫਕੀਰ, ਸਧਾਰਨ ਆਦਿਕ ਜਿਹੜੇ ਗੁਰੂ ਕੇ ਮਹਾਨ ਸਿੱਖ ਆਏ ਤਿਸ ਕਾਲਾ, ਸਾਰੇ ਕਹਿੰਦੇ ਗੁਰੂ ਕੇ ਲੰਗਰ ਵਿੱਚ ਹੀ ਆ ਕੇ ਗੁਰੂ ਅੰਗਦ ਸਾਹਿਬ ਨਾਲ ਚੱਲਦੇ ਹੋਏ ਪੰਗਤ ਬੈਠੀ ਮਿਲ ਤਬ ਹੈ। ਉਹ ਕਹਿੰਦੇ ਸਾਰੀ ਜਿਹੜੀ ਪੰਗਤ ਲਾ ਕੇ ਸੰਗਤ ਬੈਠ ਗਈ ਹੈ ਗੁਰ ਬੀਚ ਸੁਹਾਏ, ਪੰਗਤ ਦੇ ਵਿਚਕਾਰ ਗੁਰੂ ਅੰਗਦ ਸਾਹਿਬ ਜੀ ਸੋਭਨੀਕ ਹੋ ਗਏ। ਮਿਲ ਸੰਗਤ ਮਹਿ ਅਮਰ ਜੀ, ਇਸੇ ਤਰ੍ਹਾਂ ਅਮਰਦਾਸ ਸਾਹਿਬ ਜੀ ਵੀ ਸੰਗਤ ਵਿੱਚ ਹੀ ਮਿਲ ਜੁੜ ਕੇ ਬੈਠੇ ਤਿਸ ਥਾਏ, ਜਗ੍ਹਾ ਮਾਲੀ ਇਸੇ ਥਾਂ ਸੰਗਤ ਵਿੱਚ ਪੰਗਤ ਵਿੱਚ ਬੈਠ ਗਏ। ਪਹਿਤ ਭਾਤ ਵਰਤਿਓ ਪ੍ਰਥਮ, ਪਹਿਲਾਂ ਕਹਿੰਦੇ ਇਸ ਤਰ੍ਹਾਂ ਜਿਹੜੀ ਦਾਲ ਹੈ ਤੇ ਚੌਲ ਹੈ ਉਹ ਵਰਤੇ ਹਨ। ਉਨ ਆਮਿਖ ਆਵਾ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਨੇ ਪ੍ਰੀਖਿਆ ਕਰਨੀ ਸੀ, ਜਿਵੇਂ ਬਿਸ਼ੰਬਰ ਦਾਸ ਦੀ ਪ੍ਰੀਖਿਆ ਕਰਨ ਲਈ ਦਿੱਤਾ ਤਾਂ ਤਿੰਨ ਮੇਲ ਕੜਾਹ ਪ੍ਰਸ਼ਾਦ ਹੀ ਸੀ ਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਤੇ ਰਸਤੇ ਵਿੱਚ ਉਹਨੂੰ ਜਾਂਦਿਆਂ ਹੋਇਆ ਮਾਸ ਦਿਸਿਆ ਸੀ। ਇਸ ਤਰ੍ਹਾਂ ਵੀ ਇਹ ਜਿਹੜੇ ਆਏ ਹਨ ਵੀ ਇਹ ਕਿਹੋ ਜਿਹਾ ਛਕਣ ਛਕਾਉਣ ਵਾਲੇ ਹੈ, ਕਹਿੰਦੇ ਹੋ ਜਿਹਨੂੰ ਕਹਿੰਦੇ ਨਾ ਝਟਕਾ ਇਹ ਦਿਖਾ ਦਿੱਤਾ ਹੈ। ਇੱਕ ਦਿਸ ਪੰਗਤ ਮਹਿ ਦਇਓ, ਆ ਇਸ ਤਰ੍ਹਾਂ ਇਹਨਾਂ ਨੂੰ ਦਿਸਿਆ ਵੀ ਇੱਕ ਤਰਫ ਪੰਗਤ ਵਿੱਚ ਦੇ ਰਿਹਾ ਹੈ ਕੋਈ, ਤਬ ਇਨ ਦਰਸਾਵਾ, ਇਹਨਾਂ ਨੇ ਕਹਿੰਦੇ ਦੇਖ ਲਿਆ। ਉਂਝ ਤਾਂ ਗੁਰੂ ਲੰਗਰ ਦੌਲਤ ਵੰਡੀ ਹੈ ਰਸਮਰਤ ਖੀਰ ਘਿਆਲੀ ਹੀ ਲਿਖਿਆ ਵੀ ਘਿਓ ਵਾਲੀ ਖੀਰ ਵਰਤਦੀ ਸੀ, ਇਹੋ ਜਿਹਾ ਜਿਹੜੇ ਡੁੜੇ ਡੁੜੇ ਜੇ ਬਾਕੀ ਜਿਹੜਾ ਕੁਛ ਕਹਿਣਾ ਇਹ ਤਾਂ ਐਸਾ ਕਹਿਣ ਕਹਾਉਣੀ। ਹੁਣ ਤੱਕ ਗੁਰੂ ਕੇ ਲੰਗਰ ਦੀ ਮਰਜ਼ਾਦਾ ਕੋਈ ਵੀ ਡੜੇ ਡੁੜੇ ਕੋਈ ਵੀ ਮਾਸ ਲੰਗਰ ਵਿੱਚ ਨਹੀਂ ਬਣਾਉਂਦਾ, ਜੇ ਕੋਈ ਬਣਾਵੇ ਤਾਂ ਉਦੋਂ ਡਾਂਗਾਂ ਵਾਲੇ ਫੜਕੇ ਦਾਲੇ ਹੋ ਜਾਂਦੇ, ਇਹਦੇ ਬਾਹਰ ਮਰਲਾ ਜਿਹੜੇ ਹੱਡ ਹੁੱਡ ਖਾਣੇ ਉੱਥੇ ਖਾ ਲਾ, ਇੱਥੇ ਗੁਰੂ ਕੇ ਲੰਗਰ ਨੂੰ ਹੱਡਾ ਰੁੜੀ ਕਹਿੰਦਾ ਬਣਾਉਣਾ ਹੈ। ਪਿੱਛੇ ਜੇ ਅੰਮ੍ਰਿਤਸਰ ਇੱਥੇ ਕਹਿੰਦੇ ਨਿੰਗ ਸਿੰਘ ਲੰਗਰ ਵਿੱਚ ਜਾ ਕੇ ਡੋਰੜੇ ਵਿੱਚੋਂ ਕੱਢ ਕੇ ਹੱਡ ਜੇ ਖਾਣ ਲੱਗ ਗਿਆ, ਇਹ ਅੰਮ੍ਰਿਤਸਰੀਆਂ ਨੂੰ ਪਤਾ ਲੱਗਿਆ, ਉਹਨਾਂ ਨੇ ਸੋਧਾ ਲਾ ਤਾ ਸੀ ਉਸ ਨੂੰ। ਬਹੁ ਗਿਲਾਨ ਠਾਂਡੀ ਵਿਦੈ, ਮਨ ਦੇ ਵਿੱਚ ਕਾਫੀ ਨਫ਼ਰਤ ਜੀ ਕੀਤੀ ਹੈ। ਇਮ ਕਰਤ ਵਿਚਾਰਾ, ਨੇਤਰਾਂ ਦੀਆਂ ਵਿਚਾਰਾਂ ਜਾ ਕਰ ਰਹੇ ਹੈ। ਮੈਂ ਆਮਿਖ ਖਾਇਓ ਨਾ ਕਬ, ਤਾਂ ਇਹ ਜਿਹੜਾ ਐਸਾ ਕੁਛ ਛਕਿਆ ਛਕਾਇਆ ਨਹੀਂ। ਕਰ ਅੰਨ ਆਹਾਰਾ, ਹਮੇਸ਼ਾ ਕਹਿੰਦੇ ਅੰਨ ਦਾ ਹੀ ਭੋਜਨ ਛਕਦਾ ਹਾਂ। ਪੰਗਤ ਮੈਂ ਅਬ ਬੈਠਗਾ, ਮੈਂ ਗੁਰੂ ਕੀ ਪੰਗਤ ਵਿੱਚ ਬੈਠ ਗਿਆ ਹਾਂ। ਕਿਮ ਹੋਹ ਬਚਾਊ, ਇਸ ਤਰ੍ਹਾਂ ਮੇਰਾ ਕਿਵੇਂ ਬਚਾ ਹੋ ਸਕੇ। ਨਹਿ ਲੈਵਾਂ ਅਪਮਾਨ ਹੀ, ਇਹ ਮੈਂ ਕਹਿੰਦੇ ਨਹੀਂ ਲਵਾਂਗਾ ਹਿੱਸਾ ਤੇ ਨਿਰਾਦਰ ਜਿਹਾ ਹੋ ਜਾਊ। ਕਿਉਂ ਬੈਠਿਓ ਆਊ, ਫੇਰ ਵਿਚਾਰ ਕਰਦੇ ਵੀ ਪੰਗਤ ਵਿੱਚ ਮੈਂ ਆ ਕੇ ਕਿਉਂ ਬੈਠਣਾ। ਆਇਓ ਸਤਿਗੁਰ ਕਰਨ ਕੋ, ਮੈਂ ਤਾਂ ਹੁਣ ਇਹ ਬੀਬੀ ਅਮਰੋ ਦੇ ਨਾਲ ਗੁਰੂ ਅੰਗਦ ਸਾਹਿਬ ਨੂੰ ਗੁਰੂ ਧਾਰਨ ਕਰਨ ਲਈ ਆਇਆ ਸੀ। ਗ੍ਰਹਿ ਇਮ ਬਾਤੀ, ਹੁਣ ਪੰਗਤ ਵਿੱਚ ਵਰਤਦਾ ਇਛਾ ਦਾ ਨਾ ਲਿਆ ਤੇ ਮੇਰੀ ਗੱਲ ਵਿਉਂ ਵਿਗੜ ਜਾਏਗੀ। ਸਿੱਖਿਆ ਨਾ ਕਰ ਹੈ ਮੋਹ ਕੋ, ਗੁਰੂ ਅੰਗਦ ਸਾਹਿਬ ਨਾਰਾਜ਼ ਹੋ ਜਾਣਗੇ, ਮੈਨੂੰ ਆਪਣਾ ਸਿੱਖ ਨਹੀਂ ਬਣਾਉਣਗੇ। ਮਨ ਹਟ ਇਸ ਭਾਂਤੀ, ਸਤਿਗੁਰਾਂ ਦਾ ਮਨ ਇਸ ਤਰ੍ਹਾਂ ਹਟ ਜਾਏਗਾ ਵੀ ਇਹ ਤਾਂ ਲੰਗਰ ਵੀ ਜੋ ਵਰਤਦਾ ਖਾਂਦਾ ਨਹੀਂ। ਅਪਰ ਯਤਨ ਅਬ ਕੋ ਨਹੀਂ, ਬੈਠੇ ਬੈਠੇ ਭੋਜਨ ਛਕਦੇ, ਕਹਿੰਦੇ ਵੀ ਹੋਰ ਤਾਂ ਹੀਲਾ ਹੁਣ ਕੋਈ ਹੋ ਨਹੀਂ ਸਕਦਾ। ਜੇ ਅੰਤਰ ਜਾਮੀ, ਜੇ ਗੁਰੂ ਅੰਗਦ ਸਾਹਿਬ ਅੰਦਰ ਨੀਆਂ ਜਾਣਨ ਵਾਲੇ ਅੰਤਰ ਜਾਮੀ, ਸੂਪ ਕਾਰ ਕੋ ਬਰਜ ਹੈ, ਜਿਹੜਾ ਰਸੋਈ ਹੈ ਕਹਿੰਦੇ ਉਹਨੂੰ ਮਾਰਾ ਰੋਕ ਦੇਣ। ਆਪਹਿ ਗੁਰੂ ਸਵਾਮੀ, ਆਪ ਹੀ ਗੁਰੂ ਸਵਾਮੀ ਕਹਿ ਦੇਣ ਵੀ ਇਹਨੂੰ ਨੀ ਇਹ ਦੇਣਾ ਹੈ। ਇੱਕ ਤੋਂ ਮੇਰੋ ਧਰਮ ਰਹਿ, ਮੇਰਾ ਜਿਹੜਾ ਧਰਮ ਹੈ ਉਹ ਕਹਿੰਦੇ ਪੂਰਾ ਰਹਿ ਜਾਏਗਾ। ਪੁੰਨ ਹੋਏ ਪਰਤੀਤਾ, ਗੁਰੂ ਅੰਗਦ ਸਾਹਿਬ ਪੂਰੇ ਸਤਿਗੁਰੂ ਹੈ ਅੰਦਰ ਦੀਆਂ ਜਾਣਨ ਵਾਲੇ, ਮੈਨੂੰ ਯਕੀਨ ਹੋ ਜਾਏਗਾ। ਜਗ ਤੇ ਕਰਹਿ ਉਧਾਰ ਮਮ, ਮੇਰਾ ਸੰਸਾਰ ਤੋਂ ਉਧਾਰ ਕਰ ਦੇਣਗੇ। ਸਰ ਬਗਿਆ ਪੁਨੀਤਾ, ਮੈਂ ਜਾਣਾਂਗਾ ਵੀ ਸਤਿਗੁਰੂ ਸਾਹਿਬ ਜੀ ਸਰਬ ਕੋਈ ਜਾਣਨ ਵਾਲੇ, ਸਰਬ ਗਿਆਤੇ, ਬੜੇ ਪਵਿੱਤਰ ਹਾਂ। ਸ੍ਰੀ ਗੁਰ ਨ ਜਾਣਾ। ਇਹ ਭਾਣਾ ਤਾਂ ਪਰਖ ਲਈ ਆਪ ਹੀ ਵਰਤਾ ਰਿਹਾ ਸੀ, ਸਤਿਗੁਰੂ ਨੇ ਮਨ ਦਾ ਫੁਰਨਾ ਜਾਣ ਲਿਆ ਹੈ। ਸੂਪਕਾਰ ਕੋ ਵਰਜਿਓ, ਉਸੇ ਵੇਲੇ ਰਸੋਈਆ ਨੂੰ ਰੋਕ ਦਿੱਤਾ ਹੈ। ਮੁਖ ਬਾਕ ਬਖਾਨਾ, ਮਹਾਰਾਜ ਨੇ ਭੋਜਨ ਛਕਦਿਆਂ ਛਕਦਿਆਂ ਬਚਨ ਕਿਹਾ, ਪੰਕਤ ਮਹਿ ਜੋ ਜੋ ਨਵੋ ਨਰ। ਮਹਾਰਾਜ ਕਹਿੰਦੇ ਵੀ ਲਾਂਗਰੀਆ ਜਿਹੜਾ ਪੰਗਤ ਦੇ ਵਿੱਚ ਨਵਾਂ ਪੁਰਸ਼ ਬਜ਼ੁਰਗ ਆ ਕੇ ਬੈਠਾ ਹੋਇਆ, ਤਿਸ ਦੇਹ ਅਹਾਰਾ। ਉਹਨੂੰ ਕਹਿੰਦੇ ਵੀ ਤਿਸ ਦੇਹ ਅਹਾਰਾ, ਉਹਨੂੰ ਬਈ ਤੂੰ ਅੰਨ ਭੋਜਨ ਦੇ ਦੇ। ਆਮਿਖ ਨਹਿ ਪਰੋਸੀਏ, ਇਹਦੇ ਅੰਗੇ ਕਹਿੰਦੇ ਆ ਜਿਹੜਾ ਛਕਣ ਵਾਲਾ ਹੈ ਨਾ, ਪਰਖ ਲਈ ਇਹ ਨਾ ਪਰੋਸ ਦੇ, ਇਹ ਨਾ ਦੇਣਾ। ਤਿੰਨ ਧਰਮ ਵਿਚਾਰਾ, ਇਹਨੇ ਆਪਣਾ ਧਰਮ ਵਿਚਾਰਿਆ ਵੀ ਮੈਂ ਨੀ ਇਹ ਕੋਈ ਛਕਦਾ ਛਕਣ ਦਾ। ਨਹੀਂ ਦਇਓ ਤਬ ਮਾਸ ਕੋ, ਉਸ ਵੇਲੇ ਲਾਂਗਰੀ ਨੇ ਉਹ ਨਹੀਂ ਕੁਝ ਦਿੱਤਾ ਹੈ। ਸਭ ਸੰਗਤ ਖਾਇਓ, ਕੀ ਕਹਿੰਦੇ ਸੰਗਤ ਨੇ ਛਕ ਲਿਆ ਏ ਤਾਂ ਜਾਣੀ ਉਹ ਕਵੀ ਨੇ ਆਪਣੇ ਵੱਲੋਂ ਹੈ ਸਾਰਾ ਕੁਛ ਪਰਖ ਲਈ ਹੀ ਸੀ। ਇਹ ਉਹ ਕਵੀ ਜੀ ਨੇ ਉਹਨੂੰ ਸਪਸ਼ਟੀ ਲਿਖ ਦਿੱਤਾ ਵੀ ਛਕ ਲਿਆ ਸੰਗਤ ਨੇ। ਤ੍ਰਿਪਤ ਭਏ ਪੰਕਤ ਉੱਠੀ, ਜਿਹੜੀ ਪੰਗਤ ਹੈ ਤ੍ਰਿਪਤ ਹੋ ਕੇ ਭੋਜਨ ਲੰਗਰ ਛਕ ਕੇ ਰਜ ਕੇ ਉੱਠ ਖੜੋਤੀ, ਜਲ ਪਾਨ ਕਰਾਇਓ। ਸਭ ਨੇ ਕਹਿੰਦੇ ਜਲ ਛਕਣਾ ਕੀਤਾ ਹੈ। ਮਮ ਮਨ ਕੀ ਗਤ ਗੁਰ ਲਖੀ, ਗੁਰੂ ਅਮਰਦਾਸ ਸਾਹਿਬ ਜੀ ਵਿਚਾਰ ਰਹੇ ਵੀ ਮੇਰੇ ਮਨ ਦੀ ਜਿਹੜੀ ਹਾਲਤ ਸੀ ਉਹ ਸਤਿਗੁਰੂ ਨੇ ਜਾਣ ਲਈ ਹੈ। ਹਰਖਿਓ ਉਰ ਭਾਰੀ, ਇਸ ਕਰਕੇ ਆਪਣੇ ਹਿਰਦੇ ਚ ਭਾਰੀ ਖੁਸ਼ ਪ੍ਰਸੰਨ ਹੋ ਗਏ। ਭਏ ਪੁੰਨ ਮੇਰੇ ਉਦੇ, ਖਿਆਲ ਕਰਦੇ ਵੀ ਮੇਰੇ ਪਿਛਲੇ ਜਿਹੜੇ ਪੁੰਨ ਕੀਤੇ ਉਹ ਮੇਰੇ ਕਹਿੰਦੇ ਪ੍ਰਗਟ ਹੋ ਗਏ। ਬਹੁ ਕਰਤ ਵਿਚਾਰੀ, ਇਸ ਤਰ੍ਹਾਂ ਬੜੀਆਂ ਵਿਚਾਰਾਂ ਕਰਦੇ। ਅਬ ਇਨ ਤੇ ਆਛੋ ਗੁਰੂ, ਫਿਰ ਇਹ ਵੀ ਵਿਚਾਰ ਕਰ ਰਹੇ ਵੀ ਇਹ ਗੁਰੂ ਅੰਗਦ ਸਾਹਿਬ ਦੇ ਨਾਲੋਂ ਹੋਰ ਜਿਹੜਾ ਕੋਈ ਚੰਗਾ ਗੁਰੂ ਹੈ, ਕਿਤੋਂ ਨਾ ਦਰਸਾਵਾ। ਹਾਂ ਕਹਿੰਦੇ ਕਿਤੇ ਨੀ ਮੈਂ ਦੇਖਾਂਗਾ। ਧੰਨ ਭਾਗ ਇਹੋ ਜੇ ਮਿਲੇ, ਮੇਰੇ ਤੰਤਾ ਯੋਗ ਭਾਗ ਹੋਣਗੇ ਜੇ ਐਸੇ ਪੂਰੇ ਗੁਰੂ ਅੰਗਦ ਸਾਹਿਬ ਸਤਿਗੁਰੂ ਮੈਨੂੰ ਮਿਲ ਜਾਣ। ਸਮ ਔਰ ਨਾ ਪਾਵਾ, ਇਹਨਾਂ ਦੇ ਬਰਾਬਰ ਦਾ ਤਾਂ ਹੋਰ ਕਿਵੇਂ ਪੰਮ ਪਾਉਂਦਾ ਨਹੀਂ ਹੈ, ਹੋਰ ਕੋਈ ਦਿਸਣ ਵਿੱਚ ਹੀ ਆਉਂਦਾ ਨਹੀਂ। ਸ੍ਰੀ ਪ੍ਰਭ ਸ੍ਰੀ ਗੰਗਾ ਸੁਣੀ ਮੈਂ, ਇਹ ਤਾਂ ਵੀ ਪਰਮੇਸ਼ਰ ਨੇ ਅਥਵਾ ਜਿੱਥੇ ਯਾਤਰਾ ਕਰਦੇ ਸੀ ਹਰਿਦੁਆਰ ਉਹਨਾਂ ਨੇ ਬੇਨਤੀ ਸੁਣ ਲਈ ਹੈ। ਬਿਨਾਂ ਜੋ ਕੀਨੀ, ਜੋ ਮੈਂ ਬੇਨਤੀਆਂ ਕੀਤੀਆਂ ਸੀ ਰਾਤ ਦੇ ਸਮੇਂ ਬੈਠ ਕੇ, ਇਹੋ ਪੂਰਨ ਅਵਤਾਰ ਹੈ। ਇਹ ਗੁਰੂ ਅੰਗਦ ਸਾਹਿਬ ਤਾਂ ਵੀ ਵਾਹਿਗੁਰੂ ਦਾ ਪੂਰਨ ਹੀ ਅਵਤਾਰ ਹੈ। ਸ਼ਰਧਾ ਧਾਰ ਲੀਨੀ, ਇਸ ਤਰ੍ਹਾਂ ਕਹਿੰਦੇ ਅਮਰਦਾਸ ਸਾਹਿਬ ਜੀ ਸ਼ਰਧਾ ਧਾਰਨ ਕਰ ਲਈ ਹੈ। ਕਰ ਭੋਜਨ ਬੈਠਿਓ ਵਹਿਰ, ਲੰਗਰ ਵਿੱਚੋਂ ਭੋਜਨ ਛਕ ਕੇ ਫਿਰ ਆਪ ਜੀ ਬਾਹਰ ਬਾਹਰ ਜਾ ਬੈਠੇ ਇਕਾਂਤ ਵਿੱਚ। ਇਕਾਂਕੀ ਹੋਵਾ, ਬਿਲਕੁਲ ਬਖਸ਼ ਸੰਗਤ ਤੋਂ ਇਕੱਲਿਆ ਹੋ ਗਏ, ਇਕਾਂਤ ਵਿੱਚ ਹੋ ਗਏ। ਚਿਤਵਤ ਚਿਤ ਮਹਿਮਾ ਗੁਰੂ, ਚਿਤ ਵੀ ਸੋਚ ਰਹੇ ਹੈ ਗੁਰੂ ਦੀ ਮਹਾਨ ਮਹਿਮਾ ਨੂੰ। ਸੰਸਾ ਸਭ ਖੋਵਾ, ਬਾਕੀ ਸਾਰੇ ਸੰਸੇ ਗਵਾ ਦਿੱਤੇ ਹੈ ਵੀ ਹੁਣ ਪੂਰੇ ਸਤਿਗੁਰੂ ਮਿਲ ਗਏ, ਕਿਧਰੇ ਨਹੀਂ ਜਾਣਾ ਹੈ। ਨਿਸ਼ਾ ਬਿਤਾਈ ਪੁੰਨ ਦਿਵਸ, ਰਾਤ ਬਿਤਾਈ ਹੈ ਪੁਨਾ ਦਿਨ ਵੀ ਲੰਘਿਆ ਹੈ। ਭੋਜਨ ਭਾ ਤਿਆਰੀ, ਇਹਨੇ ਨੂੰ ਸ਼ਾਮ ਦੇ ਸਮੇਂ ਭੋਜਨ ਫੇਰ ਤਿਆਰ ਹੋ ਗਿਆ। ਮਿਲ ਪੰਗਤ ਬੈਠਿਓ ਤਹਾਂ, ਫੇਰ ਪੰਗਤ ਵਿੱਚ ਮਿਲ ਜੁਲ ਕੇ ਬੈਠ ਗਿਆ ਉੱਥੇ ਲੰਗਰ ਵਿੱਚ। ਮਨ ਮੈਂ ਇਮ ਧਾਰੀ, ਅੱਜ ਮੈਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਖਾਹਿਸ਼ ਜੀ ਧਾਰ ਲਈ ਹੈ। ਸ੍ਰੀ ਗੁਰ ਸਦਾ ਸਰਬੱਗਿਆ, ਬੇਸ਼ੰਕਾ ਕਰਨ ਦੀ ਤਾਂ ਲੋੜ ਨਹੀਂ ਹੈ, ਗੁਰੂ ਮਹਾਰਾਜ ਸਭ ਕੁਛ ਕਹਿੰਦੇ ਗਿਆਤੇ ਹੈ। ਸੰਸਾ ਕਿਛ ਨਾ, ਇਹ ਗੱਲ ਵੀ ਤਾਂ ਕੋਈ ਸੰਸਾ ਨਹੀਂ ਵੀ ਮਹਾਰਾਜ ਨੀ ਕੁਛ ਜਾਣਦੇ ਹੈ, ਸਭ ਕੁਛ ਜਾਣਦੇ। ਤਉ ਮੋਹ ਨਾ ਭਾਵਨੀ, ਤਾਂ ਵੀ ਮੇਰੇ ਮਨ ਦੀ ਜਿਹੜੀ ਇਸ ਤਰ੍ਹਾਂ ਦੀ ਭਾਵਨਾ ਹੈ, ਸ਼ਰਧਾ ਖਾਸ਼ ਹੈ। ਲਖ ਨਿਜ ਉਪਮਾਹੀ ਉਰਮਾਹੀ, ਮਹਾਰਾਜ ਆਪਣੇ ਹਿਰਦੇ ਵਿੱਚ ਜਾਣ ਕੇ ਮੇਰੇ ਹਿਰਦੇ ਦੀ। ਸੀਤ ਪ੍ਰਸਾਦ ਸਰਬੋਤਮ, ਉਹ ਕੀ ਹੈ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਜਿਹੜਾ ਭੋਜਨ ਛਕਦੇ ਹੈ, ਜਿਹੜਾ ਸਭ ਤੋਂ ਉੱਤਮ ਸੀਤ ਪ੍ਰਸ਼ਾਦ ਹੈ। ਬਿਨ ਜਾਚੇ ਮੋਹੀ, ਅੱਜ ਮੈਨੂੰ ਬਿਨਾਂ ਮੰਗਿਆ ਤੋਂ ਗੁਰੂ ਅੰਗਦ ਸਾਹਿਬ ਜੀ ਆਪੇ ਹੀ ਦੇ ਦੇਣ। ਕਿਰਪਾ ਧਾਰ ਸੋ ਦੇਹੁ ਅਬ, ਮਾਰਾ ਕਿਰਪਾ ਧਾਰ ਕੇ ਆਪੇ ਮੈਨੂੰ ਦੇ ਦੇਣ, ਔਰ ਮਮ ਸੁਧ ਹੋਹੀ, ਫੇਰ ਤਾਂ ਮੇਰੇ ਦੇ ਵਿੱਚ ਪੂਰੀ ਸੁਧੀ ਹੋ ਜਾਏਗੀ ਵੀ ਹਾਂ ਗੁਰੂ ਅੰਗਦ ਸਾਹਿਬ ਜੀ ਅੰਤਰਜਾਮੀ ਹੈ। ਇਮ ਚਿਤ ਵਿਤ ਭੋਜਨ ਕਰਿਓ, ਇਸ ਤਰ੍ਹਾਂ ਕਹਿੰਦੇ ਪੰਗਚ ਵੀ ਬੈਠੇ ਹੋਏ ਸੋਚਦੇ ਹੋਏ ਭੋਜਨ ਛਕ ਰਹੇ, ਸ੍ਰੀ ਗੁਰ ਨੇ ਜਾਣੀ, ਇਹਦੇ ਗੁਰੂ ਅੰਗਦ ਸਾਹਿਬ ਜੀ ਨੇ ਦਿਲ ਦੀ ਗੱਲ ਜਾਣ ਲਈ ਹੈ। ਆਪ ਅਚਿਓ ਤ੍ਰਿਪਤਾਇਕ, ਪਹਿਲਾਂ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਆਪ ਕਹਿੰਦੇ ਛਕਿਆ ਤ੍ਰਿਪਤ ਹੋ ਗਏ, ਉਨ ਪੀਵਤ ਪਾਣੀ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਜਲ ਛਕ ਰਹੇ ਹੈ। ਪਿੱਛੇ ਉਚਰਿਓ ਦਾਸ ਕੋ, ਇਸ ਤਰ੍ਹਾਂ ਹੱਥ ਉੱਤੇ ਧੋ ਕੇ ਫਿਰ ਦਾਸ ਨੂੰ ਬਾਅਦ ਵਿੱਚ ਕਿਹਾ ਹੈ, ਜੋ ਬਚਿਓ ਆਹਾਰਾ, ਕਹਿੰਦੇ ਵੀ ਆ ਜਿਹੜਾ ਥਾਲ ਵਿੱਚ ਸਾਡਾ ਥੋੜਾ ਜਿਹਾ ਭੋਜਨ ਬਚਿਆ ਹੈ, ਦੇਹੋ ਪੁਰਖ ਦਿਸ ਜਾਏ ਕਰ, ਉਹ ਮੇਰੇ ਸਾਹਮਣੇ ਬਜ਼ੁਰਗ ਜੇ ਬੈਠੇ ਉਹਨਾਂ ਨੂੰ ਜਾ ਕੇ ਥਾਲ ਦਾ ਭੋਜਨ ਦੇ ਦੇ, ਚਾਹੇ ਹਿਰਦੈ ਉਦਾਰਾ, ਕਿਉਂਕਿ ਸਾਡੇ ਥਾਲ ਦਾ ਜਿਹੜਾ ਭੋਜਨ ਆ ਉਹ ਹਿਰਦੇ ਵਿੱਚ ਬਹੁਤਾ ਚਾਹੁੰਦੇ ਵੀ ਅਸੀਂ ਸ਼ੀਤ ਪ੍ਰਸ਼ਾਦ ਛਕਣਾ ਹੈ। ਸੁਨਤ ਆਨੰਦ ਬਿਲੰਦ ਭਾ, ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਐਸਾ ਬਚਨ ਕਿਹਾ ਵੀ ਉਹਨਾਂ ਨੂੰ ਜਾ ਕੇ ਥਾਲ ਦੇ ਛਕਣਾ ਚਾਹੁੰਦੇ ਆ, ਗੁਰੂ ਅਮਰਦਾਸ ਸਾਹਿਬ ਜੀ ਤਾਂ ਸੁਣ ਕੇ ਇਹਦੇ ਵਿੱਚ ਬੜੇ ਆਨੰਦ ਖੁਸ਼ ਹੋ ਗਏ। ਲੈ ਕਰ ਤਬ ਖਾਇਓ, ਸਵੇਰੇ ਕਹਿੰਦੇ ਲੈ ਕੇ ਸੀਤ ਪ੍ਰਸ਼ਾਦ ਛਕ ਲਿਆ ਹੈ। ਨਿਸ਼ਚਲ ਨਿਸ਼ਚੈ ਚਿਤ ਭਇਓ, ਚਿੰਤਾ ਜਿਹੜਾ ਨੀਚਾ ਭਰੋਸਾ ਉਹ ਤਾਂ ਚੱਲ ਪੂਰਾ ਹੋ ਗਿਆ ਹੈ। ਸਮ ਮੇਰ ਥਿਰਾਇਓ, ਜਿਵੇਂ ਸਮੇਰ ਪਰਬਤ ਹੁੰਦਾ ਨਾ ਉਹ ਟਿਕਿਆ ਨੀਚਾ, ਭਾਈ ਸ਼ਾਂਤ ਦੁਬਦਾ ਨਸੀ, ਮਨੋ ਸ਼ਾਂਤੀ ਹੋਈ ਆ, ਦੁਚਿੱਤਾ ਆਪਣਾ ਨਾਸ ਹੋ ਗਿਆ, ਮਨ ਤਹਾਂ ਟਿਕਾਵਾ, ਬਸ ਮਨ ਉੱਥੇ ਟਿਕਾ ਲਿਆ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ, ਪਾਨ ਕਰਿਓ ਜਲ ਧੋਏ ਕਰ, ਇਸ ਤਰ੍ਹਾਂ ਭੋਜਨ ਛਕ ਲਿਆ ਸੀ, ਫਿਰ ਜਲ ਛਕ ਲਿਆ, ਹੱਥ ਧੋ ਲਏ, ਬਾਹਰ ਪੁਨ ਆਵਾ, ਅਮਰਦਾਸ ਸਾਹਿਬ ਜੀ ਉੱਠ ਕੇ ਬਾਹਰ ਆ ਗਏ, ਰਹਿਓ ਇਕਾਂਤ ਸੋ ਬੈਠ ਕਰ, ਇਸ ਤਰ੍ਹਾਂ ਇਕਾਂਤ ਵਿੱਚ ਬੈਠ ਰਹੇ, ਸਭ ਦਿਵਸ ਬਿਤਾਇਓ, ਇਕਾਂਤ ਵਿੱਚ ਬੈਠਿਆ ਸਾਰਾ ਦਿਨ ਲੰਘਾ ਦਿੱਤਾ ਬਿਤਾ, ਭੋਜਨ ਕੋ ਜਬ ਸਮੋ ਹੋਏ, ਗੁਰੂ ਕੇ ਲੰਗਰ ਵਿੱਚ ਭੋਜਨ ਛਕਣ ਦਾ ਸਮਾਂ ਹੋਇਆ ਆਉਂਦਾ ਹੈ, ਤਬ ਅੰਤਰ ਆਇਓ, ਤਦੋਂ ਕਹਿੰਦੇ ਅੰਦਰ ਆ ਜਾਂਦੇ, ਪੰਕਤ ਮਹਿ ਬੈਠੇ ਤਹਾਂ, ਉੱਤੇ ਪੰਗਤ ਵਿੱਚ ਹੀ ਬੈਠ ਦਿੰਦੇ ਬੈਠ ਜਾਂਦੇ, ਜੋ ਦੇਹ ਸੁਖਾਵੇ, ਜਿਹੜੇ ਲਾਂਗਰੀ ਸਿੱਖ ਭੋਜਨ ਦੇ ਉਹ ਛਕ ਲੈਂਦੇ, ਪੁਨਹ ਇਕਾਂਕੀ ਹੋਏ ਕਰ, ਫਿਰ ਕਹਿੰਦੇ ਭੋਜਨ ਛਕਣ ਤੋਂ ਬਾਅਦ ਇਕਾਂਤ ਹੋ ਜਾਂਦੇ, ਇਕੱਲਿਆ ਹੋ ਜਾਂਦੇ, ਪ੍ਰਭ ਗੁਣ ਮਨ ਲਾਵੇ, ਪਰਮੇਸ਼ਰ ਦੇ ਗੁਣਾਂ ਦੇ ਗਾਉਣ ਵਿੱਚ ਮਨ ਨੂੰ ਲਾ ਦਿੰਦੇ ਜੋੜ ਦਿੰਦੇ, ਚੌਪਈ ਇਸ ਪ੍ਰਕਾਰ ਦਿਨ ਇਕਤ ਬਿਤਾਏ, ਇਸ ਤਰ੍ਹਾਂ ਕਹਿੰਦੇ ਕੁਝ ਕੁ ਦਿਨ ਜਿਹੜੇ ਬਤੀਤ ਕੀਤੇ, ਰਹਿ ਵਹਿਰਲੇ ਭੋਜਨ ਖਾਏ, ਬਾਰ ਬਾਰ ਕੱਲੇ ਰਹਿੰਦੇ ਆ ਭੋਜਨ ਲੈ ਕੇ ਛਕ ਲੈਂਦੇ, ਸ੍ਰੀ ਅੰਗਦ ਪੁੰਨ ਨਹਿ ਬੁਲਾ ਨਹੀਂ ਬੁਲਾਇਓ, ਗੁਰੂ ਅੰਗਦ ਸਾਹਿਬ ਜੀ ਨੇ ਵੀ ਕਹਿੰਦੇ ਪਰਖਣ ਲਈ ਮੁੜ ਕੇ ਨੀ ਇਹਨਾਂ ਨੂੰ ਬੁਲਾਇਆ, ਕਬਹੋ ਨਾ ਬਚ ਸ੍ਰੀ ਮੁਖ ਫੁਰਮਾਇਓ, ਕਦੇ ਵੀ ਮੁਖੋਂ ਕੋਈ ਬਚਨ ਨੀ ਕਿਹਾ ਵੀ ਹੁਣ ਤੁਸੀਂ ਜਾਣਾ ਕਿ ਨਹੀਂ ਇੱਥੇ ਰਹਿਣਾ ਕਿ ਨਹੀਂ ਰਹਿਣਾ, ਕੋਈ ਬਚਨ ਨੀ ਕਿਹਾ, ਨਹਿ ਸੰਗਤ ਮਹਿ ਮਿਲਹਿ ਲਜਾਵੇ ਹੈ, ਇਧਰ ਅਮਰਦਾਸ ਸਾਹਿਬ ਜੀ ਸੰਗਤ ਵਿੱਚ ਮਿਲਦੇ ਨੀ, ਥੋੜਾ ਬਹੁਤਾ ਕੋਈ ਸ਼ਰਮ ਜੀ ਕਰਦੇ, ਮਿਲ ਕਰ ਤਹਿ ਆਹਾਰ ਕੋ ਖਾਵੇ ਹੈ, ਹਾਂ ਜੀ ਕਹਿੰਦੇ ਮਿਲ ਕਰਕੇ ਭੋਜਨ ਛਕਦੇ ਹੈ, ਤੇ ਉਂਝ ਸੰਗਤ ਵਿੱਚ ਬਹੁਤਾ ਮਿਲ ਕੇ ਨੀ ਰਹਿੰਦੇ, ਸ੍ਰੀ ਪਰਮੇਸ਼ਰ ਨਾਮ ਬਖਾਨੇ, ਵਾਹ ਕੱਲਿਆ ਹੋ ਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਜਪਦੇ, ਅਬ ਨਾ ਜਾਓ ਕਿਤ ਦ੍ਰਿੜ ਚਿਤ ਠਾਨੈ, ਚਿਤ ਵਿੱਚ ਕਹਿੰਦੇ ਪੱਕਾ ਕਰ ਰਿਹਾ ਭਰੋਸਾ ਵੀ ਹੁਣ ਨੀ ਕਿਧਰੇ ਜਾਣਾ, ਹੁਣ ਤਾਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਜ਼ਿੰਦਗੀ ਭਰ ਰਹਿਣਾ ਹੈ, ਇਸ ਤਰ੍ਹਾਂ ਚਿਤ ਵਿੱਚ ਪੱਕਾ ਕਰ ਲਿਆ ਹੈ ਖਿਆਲ, ਜਿਵੇਂ ਆਪ ਜੀ ਨੇ ਫਿਰ ਜਲਦੀ ਸੇਵਾ ਗਾਗਰ ਰਾਹੀਂ ਸੰਭਾਲ ਲਈ ਸੀ, 12 ਸਾਲ ਤੱਕ ਲੱਕ ਬਣ ਕੇ ਜਲਦੀ ਸੇਵਾ ਕੀਤੀ, ਇਸ਼ਨਾਨ ਦੀ ਸੇਵਾ ਕਰਾਈ, ਅਤੇ 12 ਵਾਰ ਆਪ ਜੀ ਨੂੰ ਪ੍ਰਾਪਤ ਹੋਏ, ਉਹ ਇਤਿਹਾਸ ਅੱਗੇ ਆਏਗਾ, ਉਹ ਜਿਵੇਂ ਵੀ ਆਏਗਾ, ਸੇਵਾ ਦੇ 13 ਦਾ ਪ੍ਰਸੰਗ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰੀਏ। ਨਹਿ ਸੰਗਤ ਮਹਿ ਮਿਲਹਿ ਲਜਾਵਹਿ, ਮਿਲ ਕਰ ਤਹਿ ਆਹਾਰ ਕੋ ਖਾਵਹਿ। ਸ੍ਰੀ ਪਰਮੇਸ਼ਰ ਨਾਮ ਬਖਾਨੈ, ਅਬ ਨਾ ਜਾਓ ਕਿਤ ਦ੍ਰਿੜ ਚਿਤ ਠਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।